ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਦੇਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਕਬਿਤ ਤੋਸੋ ਨਹੀਂ ਦਾਤਾ ਕੋ ਮੋਸੋ ਨਾ ਭਿਖਾਰੀ ਦੀਨ ਤੋਸੋ ਨਾ ਦਿਆਲ ਦੁਖੀ ਮੋਸੋ ਨਾ ਅਲਾਈਏ ਮੋਸੋ ਨਹੀਂ ਕ੍ਰਿਤ ਘਨ ਤੋਸੋ ਉਪਕਾਰੀ ਨਾਹੈ ਮੋਸੋ ਨਾ ਅਨਾਥ ਨਾਥ ਤੋਸੋ ਨਾ ਬਤਾਈਏ ਤੋਸੋ ਨਹੀਂ ਦਾਤਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਹਾਜ਼ਰੀਆਂ ਭਰਦਿਆਂ ਹੋਇਆਂ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਜੋ ਕੀਰਤਨ ਹੋ ਰਿਹਾ ਸੀ ਸਰਵਣ ਕਰਕੇ ਲਾਹਾ ਲੈ ਰਹੇ ਸੀ। ਕੀਰਤਨ ਤੋਂ ਬਾਅਦ ਆਪਾਂ ਸਤਿਗੁਰੂ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਬੜੀ ਸ਼ਰਧਾ ਭਾਵਨਾ ਵਿੱਚ ਲੀਨ ਹੋ ਕੇ ਸੋਹਣੇ ਕਾਵਿ ਦੇ ਨਿਜਮਾਂ ਵਿੱਚ ਸੋਹਣੇ ਛੰਦਾਬੰਦਾਂ ਵਿੱਚ ਲਿਖਿਆ ਹੈ ਉਹਨੂੰ ਮੁੜ ਤੋਂ ਪੜ੍ਹਨਾ ਸੁਣਨਾ ਕਥਾ ਵਿਆਖਿਆ ਰੂਪ ਵਿੱਚ ਪ੍ਰਾਰੰਭ ਕੀਤਾ ਹੈ। ਇਤਿਹਾਸ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਉਹ ਛੰਦਾਬੰਦੀ ਵਿੱਚ ਕਾਵਿ ਦੇ ਨਿਜਮਾਂ ਵਿੱਚ ਮੰਗਲ ਕੀਤੇ ਨੇ, ਜਾਣੀ ਗੁਰੂ ਮਹਾਰਾਜ ਦੀ ਮਹਿਮਾ ਵਡਿਆਈ ਕੀਤੀ ਹੈ। ਉਹ ਲੜੀਵਾਰ ਰੂਪ ਵਿੱਚ ਆਪਾਂ ਕਈ ਰੋਜ਼ ਤੋਂ ਕੀਤੇ ਹੋਏ ਜਿਹੜੇ ਮਹਿਮਾ ਦੇ ਮੰਗਲ ਉਹਨਾਂ ਨੂੰ ਪੜ੍ਹ ਸੁਣ ਰਹੇ ਵਿਚਾਰ ਰਹੇ ਸੀ। ਕੱਲ੍ਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਪੜ੍ਹਿਆ ਸੁਣਿਆ, ਉਹਨਾਂ ਤੋਂ ਬਾਅਦ ਫਿਰ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸੋਹਣਾ ਮਹਿਮਾ ਦਾ ਮੰਗਲ ਪੜ੍ਹਿਆ ਸੁਣਿਆ ਵਿਚਾਰਿਆ। ਕਵੀ ਸੰਤੋਖ ਸਿੰਘ ਜੀ ਹੁਣ ਅੰਮ੍ਰਿਤ ਛਕੇ ਸਿੰਘ ਸਜੇ ਹੋਏ ਸਨ, ਜਿਸ ਕਰਕੇ ਗੁਰੂ ਕਲਗੀਧਰ ਜੀ ਦੇ ਆਪ ਮਹਾਨ ਸ਼ਰਧਾਲੂ ਸਿੰਘ ਸਨ, ਅਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਵਿੱਚ ਤਾਂ ਬੇਨਤੀ ਮੰਗਲ ਆਪ ਜੀ ਨੇ ਉਚਾਰਨ ਕੀਤੇ। ਉਹ ਕੁਝ ਮੰਗਲ ਆਪਾਂ ਕੱਲ੍ਹ ਪੜ੍ਹ ਲਏ ਸੀ, ਕੁਝ ਬਾਕੀ ਰਹਿੰਦੇ ਅੱਜ ਮੰਗਲ ਪੜ੍ਹਨੇ ਹਨ, ਵਿਚਾਰਨੇ ਹਨ। ਜਿਵੇਂ ਅੱਜ ਕਵੀ ਸੰਤੋਖ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਦਾ ਲਿਖਿਆ ਹੋਇਆ ਕਪਿਤ ਛੰਦ ਵਿੱਚ ਮੰਗਲ ਆ ਰਿਹਾ ਹੈ। ਉਹ ਜਿਵੇਂ ਵੀ ਆਪ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਉੱਪਰ ਅਥਾਹ ਸ਼ਰਧਾ ਜਣਾ ਰਹੇ ਨੇ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਭ ਤੋਂ ਮਹਾਨ ਕਹਿ ਰਹੇ, ਅਤੇ ਆਪਣੇ ਆਪ ਨੂੰ ਸਾਰਿਆਂ ਨੂੰ ਨੀਵਿਆਂ ਤੋਂ ਨੀਵਾਂ ਦੱਸ ਰਹੇ ਹੈ। ਉਹ ਜਿਵੇਂ ਮਹਿਮਾ ਵਡਿਆਈ ਕਰ ਰਹੇ, ਅਸੀਂ ਸੁਣੀਏ ਮਨ ਚਿਤ ਲਾ ਕੇ। ਤੋ ਸੋ ਨਹੀਂ ਦਾਤਾ ਕੋ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਜੇ ਸੰਸਾਰ ਦੇ ਝਾਤੀ ਮਾਰ ਕੇ ਦੇਖੀਏ ਦਾਤੇ ਤਾਂ ਬਹੁਤ ਹੈ, ਪਰ ਤੁਹਾਡੇ ਵਰਗਾ ਸੰਸਾਰ ਦੇ ਵਿੱਚ ਕੋਈ ਵੱਡਾ ਦਾਤਾ ਨਹੀਂ ਹੈ। ਜੋ ਕੁਛ ਤੁਸੀਂ ਦੇ ਸਕਦੇ ਹੋ ਉਹ ਤੁਸੀਂ ਦੇ ਸਕਦੇ ਹੋ, ਉਹ ਹੋਰ ਨਹੀਂ ਕੋਈ ਦੇ ਸਕਿਆ ਹੈ। ਜਿਵੇਂ ਉਹ ਚਾਰ ਤਰ੍ਹਾਂ ਦੇ ਦਾਤੇ ਮਿਲਣੇ, ਇੱਕ ਤਾਂ ਦੇ ਦੇ ਮੰਗਾ ਸਹਿਸਾ ਲੂਣਾ, ਵੀ ਥੋੜ੍ਹਾ ਬਹੁਤਾ ਦੇ ਕੇ ਫਿਰ ਹਜ਼ਾਰਾਂ ਗੁਣਾ ਅੱਗੇ ਮੰਗਦੇ ਹਨ, ਬਹੁਤਾ ਮੰਗਦੇ। ਇੱਕ ਵੀ ਸਾਡੇ ਸੰਸਾਰ ਦੇ ਲੋਕ ਸੋਭਾ ਕਰਨ, ਵਡਿਆਈ ਕਰਨ, ਵੀ ਬੜਾ ਇਹ ਦਾਨੀ ਹੈ। ਉਹ ਆਪਣੀ ਸੋਭਾ ਕਰਾਉਣ ਲਈ ਕੁਝ ਦੇਣ ਵਾਲੇ ਦਾਤੇ ਹਨ। ਅਤੇ ਇਸੇ ਤਰ੍ਹਾਂ ਇੱਕ ਦਾਤੇ ਹੈ ਵੀ ਉਹ ਦੇਣ ਦੀ ਵਿਚਾਰ ਕਰਦੇ ਹੈ ਵੀ ਇੰਨਾ ਕੁ ਅਸੀਂ ਆਦਾਨ ਪਹਿਲਾਂ ਦਿੱਤਾ ਹੈ, ਅਗਲੇ ਸਾਲ ਦੇ ਵਿੱਚ ਇੰਨਾ ਕੁ ਦਾਨ ਅਸੀਂ ਕਰਨਾ ਹੈ। ਜਾਣੀ ਗਿਣਤੀ ਮਿਣਤੀ ਕਰਕੇ ਦਾਨ ਦੇਣ ਵਾਲੇ ਵੀ ਦਾਤੇ ਹੈ, ਉਹ ਤੀਜੇ ਨੰਬਰ 'ਤੇ ਹੈ। ਚੌਥੇ ਨੰਬਰ 'ਤੇ ਹੈ ਸਤੀ ਦਾਤੇ, ਉਹ ਸਖੀਆ ਸਤੀਆ ਮਨ ਸੰਤੋਖ ਹੋ ਜਾ ਦੇਣਾ ਕੈ ਵਿਚਾਰ। ਜਿਹੜੇ ਸਤ ਪ੍ਰਤੱਗੀ ਦਾਤੇ ਹੈ, ਇਹਦੇ ਪਰਮੇਸ਼ੁਰ ਦਾ ਦਿੱਤਾ ਹੋਇਆ ਹੀ ਜਿਹੜਾ ਕੁਛ ਉਹਨੂੰ ਅੱਗੇ ਦਿੰਦੇ ਆ, ਮੁੱਖੋਂ ਕਹਿੰਦੇ ਆ ਵੀ ਤੇਰਾ ਦਿੱਤਾ ਤੁਮਾਰਾ ਅਸੀਂ ਦੇ ਰਹੇ ਹਾਂ, ਸਾਡਾ ਤਾਂ ਕੁਝ ਨਹੀਂ ਹੈ। ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ, ਤੇਰਾ ਕਿਹਾ ਤੁਝਾ ਕਿਹਾ ਰਪੋ, ਵੀ ਤੇਰਾ ਤਾਂ ਸਾਰਾ ਕੁਛ ਦਿੱਤਾ, ਤੈਨੂੰ ਮਹਾਰਾਜ ਅਸੀਂ ਕੀ ਭੇਟਾ ਕਰੀਏ, ਤੈਨੂੰ ਕੀ ਦੇਈਏ। ਤੂੰ ਤਾਂ ਸਭਨਾ ਜੀਆਂ ਕਾ ਇੱਕ ਦਾਤਾ ਹੈ, ਦੱਦਾ ਦਾਤਾ ਇੱਕ ਹੈ, ਸਭ ਕੁਛ ਦੇਣ ਹਰ ਦਿੰਦੇ ਤੋੜਨਾ ਵੀ ਗੰਤ ਭਰੇ ਭੰਡਾਰ, ਸਾਰਿਆਂ ਤੋਂ ਵੱਡਾ ਦਾਤਾ ਹੈ। ਬਾਕੀ ਦਾਤੇ ਹੈ ਉਹ ਖੰਡਾ ਬ੍ਰਹਮੰਡਾ ਵਿੱਚ ਨਹੀਂ ਦਿੰਦੇ, ਪਰਮੇਸ਼ਰ ਗੁਰੂ ਸਾਰੇ ਦਿੰਦਾ ਹੈ। ਜਿੱਥੇ ਕੋਈ ਪਹਾੜਾਂ ਵਿੱਚ ਬੈਠਾ ਉੱਥੇ ਵੀ ਮਹਾਰਾਜ ਦਿੰਦੇ ਹੈ, ਜੇ ਕੋਈ ਨਦੀਆਂ ਦੇ ਕਿਨਾਰੇ ਬੈਠਾ ਜਾਂ ਜੰਗਲ ਵਿੱਚ ਬੈਠਾ ਉੱਪਰ ਪਹਾੜੀਆਂ ਦੇ ਬੈਠਾ ਹੈ, ਜਾਂ ਧਰਤੀ 'ਚ ਕੋਈ ਭੋਰਾ ਜਿਹਾ ਬਣਾ ਕੇ ਬੈਠਾ, ਉਹਦਾ ਇਹਨਾਂ ਨੂੰ ਚਿੰਤਨ ਕਰ ਰਿਹਾ ਮਹਾਰਾਜ ਨੂੰ, ਉੱਥੇ ਉਹ ਦੇ ਜਾਂਦੇ ਸਭ ਕੁਛ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਰਮੇਸ਼ਰ ਰੂਪ ਹੈ, ਜਿਹੜਾ ਪਰਮੇਸ਼ਰ ਹੈ ਉਹ ਸਾਰਿਆਂ ਤੋਂ ਵੱਡਾ ਦਾਤਾ ਹੈ, ਉਹਦਾ ਦਿੱਤਾ ਹੋਇਆ ਲੈ ਕੇ ਸਾਰੇ ਅੱਗੇ ਥੋੜ੍ਹਾ ਬਹੁਤਾ ਕਿਸੇ ਨੂੰ ਦਿੰਦੇ ਨੇ। ਉਹ ਕੋਈ ਕਹਿ ਰਿਹਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਵਰਗਾ ਦੁਨੀਆਂ ਵਿੱਚ ਦੇਖੀਏ ਤਾਂ ਕੋਈ ਹੋਰ ਵੱਡਾ ਦਾਤਾ ਨਹੀਂ ਹੈ, ਤੁਸੀਂ ਅੰਮ੍ਰਿਤ ਦੇਵੀ ਦਾਤੇ ਹੋ, ਹੋਰਨਾਂ ਨੇ ਦੁਨੀਆਂ ਵਿੱਚ ਕੋਈ ਅੰਮ੍ਰਿਤ ਨਹੀਂ ਕਿਸੇ ਨੂੰ ਦਿੱਤਾ ਹੈ। ਵਿਸ਼ਨੂੰ ਵੀ ਉਹ ਮੋਹਣੀ ਰੂਪ ਧਾਰ ਕੇ ਦੇਵਤਿਆਂ ਨੂੰ ਤਾਂ ਅੰਮ੍ਰਿਤ ਪਿਆਈ ਗਿਆ ਹੈ, ਮਨੁੱਖ ਨੂੰ ਕਿਸੇ ਨੂੰ ਦਿੱਤਾ ਉਹਨੇ ਅੰਮ੍ਰਿਤ, ਰਾਕਸ਼ਣਾਂ ਨੂੰ ਸ਼ਰਾਬ ਪਿਆ ਸੀ। ਇੱਥੇ ਵੇਖ ਲਓ ਦੇਵਤਿਆਂ ਦਾ ਲਿਹਾਜ਼ ਕੀਤਾ, ਸਾਨੂੰ ਮਨੁੱਖਾਂ ਨੇ ਕੋਈ ਉਹਨੇ ਨੇ ਅੰਮ੍ਰਿਤ ਪਿਆਇਆ, ਇੱਕ ਨੂੰ ਨਹੀਂ ਪਿਆਇਆ। ਗੁਰੂ ਗੋਬਿੰਦ ਸਿੰਘ ਸਾਹਿਬ ਐਸੇ ਵੱਡੇ ਦਾਤੇ ਆ ਵੀ ਉਹਨਾਂ ਨੇ ਖੁੱਲ੍ਹੇ ਅੰਮ੍ਰਿਤ ਦੇ ਬਾਟੇ ਛਕਾਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੋਂ ਗੁਰੂ ਕਾਂਸ਼ੀ ਦਮਦਮਾ ਸਾਹਿਬ ਆਏ ਇੱਥੇ ਤਾਂ ਕੜਾਹੇ ਬਣਾ ਬਣਾ ਕੇ ਅੰਮ੍ਰਿਤ ਦੇ ਅਤੇ ਗੁਰੂ ਸਰ ਸਰੋਵਰ 'ਚ ਪਾਈ ਜਾ ਰਹੇ ਸੀ। ਸਿੰਘਾਂ ਨੇ ਪੁੱਛਿਆ ਕਿ ਮਹਾਰਾਜ ਇਸ ਸਰੋਵਰ ਵਿੱਚ ਅਸੀਂ ਅੰਮ੍ਰਿਤ ਪਵਾਈ ਜਾ ਰਹੇ ਬਣਾ ਬਣਾ ਕੇ, ਇਹਦਾ ਕਾਰਨ? ਕਹਿੰਦੇ ਇੱਥੋਂ ਖਾਲਸਾ ਸਰਸਬਜ਼ ਹੋਊਗਾ। ਜਿਹੜਾ ਪੰਜ ਚੁੱਲ੍ਹੇ ਛਕੂ ਉਹਨੂੰ ਗੁਰੂ ਨਾਨਕ ਦੀ ਸਿੱਖੀ ਹਾਸਲ ਹੋਇਆ ਕਰੂ। ਉਹ ਹੈ ਐਸਾ ਵੱਡਾ ਦਾਤਾ ਜਿਹੜਾ ਇਹ ਕਹਿ ਜਾਵੇ ਇੱਥੋਂ ਪੰਜ ਚੁੜੇ ਛਕੂ ਉਹਨੂੰ ਗੁਰੂ ਨਾਨਕ ਦੀ ਸਿੱਖੀ ਮਿਲੂਗਾ, ਉਹ ਸਿੱਖ ਬਣਨ ਲਈ ਉਹਦਾ ਮਨ ਬਣ ਜਾਏਗਾ। ਇਸੇ ਤਰ੍ਹਾਂ ਕਵੀਆਂ ਵਾਸਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਕੋਈ ਵੱਡਾ ਦਾਤਾ ਨਹੀਂ ਹੋਇਆ। ਇਤਿਹਾਸ ਪੜ੍ਹੀਏ, ਇੱਕ ਕਵਿਤ ਮਹਾਰਾਜ ਮਹਿਮਾ ਦਾ ਸੁਣਦੇ ਆ ਅਤੇ ਕਵੀ ਨੂੰ ਲੱਖ ਰੁਪਈਆ ਇਨਾਮ ਦਾ ਦੇ ਦਿੰਦੇ ਆ ਅਤੇ ਕਿਸੇ ਨੂੰ ਹਾਥੀ ਵੀ ਦੇ ਦਿੰਦੇ ਆ। ਜੇ ਉਹ ਇੱਕ ਅੱਜ ਕੱਲ੍ਹ ਦੇ ਕਵੀ ਜਿਹੜਾ ਹਾਸ ਵਿਲਾਸ ਦਾ ਜਾੜਾ ਹਾਸੇ ਦੀਆਂ ਗੱਲਾਂ ਜਾਂ ਕਰਦਾ, ਉਹਨੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਦੇ ਸੰਬੰਧ ਵਿੱਚ ਕਿਸੇ ਕਵੀ ਦਾ ਪ੍ਰਸੰਗ ਆਪਣੇ ਵੱਲੋਂ ਬਣਾ ਸਵਾਰ ਕੇ ਜੇ ਲਿਖਿਆ ਵੀ ਮਹਾਰਾਜ ਕਿਸੇ ਕਵੀ ਦੇ ਕਵਿਤਾ 'ਤੇ ਖੁਸ਼ ਹੋ ਗਏ, ਕਹਿੰਦੇ ਉਹ ਮਹਾਰਾਜ ਨੇ ਖੁਸ਼ ਹੋ ਕੇ ਉਹਨੂੰ ਫਿਰ ਹਾਥੀ ਦਾ ਦਾਨ ਦਿੱਤਾ, ਹਾਥੀ ਦੇ ਦਿੱਤਾ। ਕਹਿੰਦੇ ਉਹ ਫਿਰ ਜਿਹੜਾ ਕਵੀ ਸੀ ਹਾਥੀ ਲੈ ਕੇ ਨੀਵੀਂ ਜੀ ਪਾ ਗਿਆ, ਨਿੰਮੋ ਝੂਣਾ ਜਿਹਾ ਹੋ ਗਿਆ, ਉਪਰਾਮ ਜਿਹਾ ਹੋ ਗਿਆ। ਅਤੇ ਮਹਾਰਾਜ ਕਹਿਣ ਲੱਗੇ ਵੀ ਕੀ ਗੱਲ ਹੈ, ਹਾਥੀ ਲੈ ਕੇ ਤਾਂ ਖੁਸ਼ ਹੋਣਾ ਸੀ, ਬਾਕੀ ਜਿਹੜੇ 52 ਕਵੀ ਕੋਲ ਬੈਠੇ ਆ ਕਹਿੰਦੇ ਤੂੰ ਖੁਸ਼ੀ 'ਚ ਨੱਚ, ਤੈਨੂੰ ਹਾਥੀ ਦਾ ਦਾਨ ਮਹਾਰਾਜ ਨਿਤਾ, ਐਡੇ ਵੱਡੇ ਦਾਤੇ ਨੇ। ਕਹਿੰਦਾ ਮੈਂ ਕਾਹਦਾ ਨੱਚਣਾ ਨੁੱਚਣਾ, ਖੁਸ਼ੀ 'ਚ ਮੈਨੂੰ ਤਾਂ ਫਿਕਰ ਪਿਆ ਹੋਇਆ ਵੀ ਹਾਥੀ ਦੇ ਤਾ ਜਿਹੜਾ ਮੈਂ ਮਹੀਨੇ 'ਚ ਖਾਣਾ, ਇਹਨੇ ਕਹਿੰਦੇ ਇੱਕ ਦਿਨ 'ਚ ਖਾ ਜਾਣਾ ਹੈ, ਦਿਓ ਮੈਨੂੰ ਖਵਾਊਗੀ। ਕਹਿੰਦੇ ਇਹ ਤਾਂ ਸੋਮਣ ਹਸਤੀ ਘਿਓਗੜ ਖਾਵੇ, 5 ਸੈ ਦਾਣਾ ਖਾਏ, ਫਿਰ ਸੈਂਕੜੇ ਬਣਾਏ ਘਿਓਗੜ ਆਟਾ ਦਾਣਾ ਖਾ ਜਾਂਦਾ, ਇਹ ਤਾਂ ਰਜਾਇਆ ਨਹੀਂ ਰੱਜਦਾ। ਮੈਨੂੰ ਤਾਂ ਆਪਣੇ ਟੱਬਰ ਪਾਲਣ ਦਾ ਫਿਕਰ ਹੈ, ਅਤੇ ਹਾਥੀ ਨੂੰ ਕਿਵੇਂ ਬਣਾਉ, ਵੀ ਮੈਂ ਕਾਹਦਾ ਖੁਸ਼ ਹੋਣਾ ਹੈ। ਕਹਿੰਦੇ ਇਹ ਜਦੋਂ ਗੱਲ ਉਹ ਕਵੀ ਨੇ ਕਹੀ, ਦੂਜਿਆਂ ਕਵੀਆਂ ਨੂੰ ਮਹਾਰਾਜ ਨੇ ਸੁਣ ਲਿਆ, ਕਹਿੰਦੇ ਇਹ ਗੱਲ ਤਾਂ ਠੀਕ। ਕਹਿੰਦਾ ਵੀ ਹਾਥੀ ਦੇਵਤਾ ਨੂੰ ਰਜਾਊ ਕੌਣ, ਇਹਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਹਿੰਦੇ ਮੋਹਰਾਂ ਦਾ ਥਾਲ ਜਿਹਾ ਢਾਲਾ ਜਿਹਾ ਭਰਿਆ, ਕਹਿੰਦੇ ਕਰ ਕਵਈਆ ਆਪਣੀ ਝੋਲੀ। ਕਹਿੰਦੇ ਚੱਕ ਕੇ ਉਹ ਮੋਹਰਾਂ ਦਾ ਢਾਲਾ ਉਹਦੀ ਝੋਲੀ 'ਚ ਪਾ ਦਿੱਤਾ। ਕਹਿੰਦੇ ਲੈ ਹੁਣ ਜਿੰਨਾ ਮਰਜ਼ੀ ਖਾਈ ਚੱਲੀ ਅਤੇ ਖੁਆਈ ਚੱਲੀ, ਕੁਝ ਨਹੀਂ ਮੁੱਕਦਾ ਹੈ। ਕਹਿੰਦੇ ਫਿਰ ਇਸ ਤਰ੍ਹਾਂ ਜਦੋਂ ਮਹਾਰਾਜ ਨੇ ਉਹ ਢਾਲਾ ਭਰ ਕੇ ਦੇ ਦਿੱਤਾ ਅਤੇ ਉਹ ਫਿਰ ਵੀ ਕਹਿੰਦੇ ਪੂਰਾ ਖੁਸ਼ ਨਹੀਂ ਹੈ। ਉਹ ਕਵੀ ਦੂਜੇ ਕਹਿੰਦੇ ਉਹ ਹੁਣ ਤਾਂ ਮਾੜਾ ਮੋਟਾ ਤੂੰ ਕਹਿ ਵੀ ਮਹਾਰਾਜ ਮਹਾਨ ਦਾਤੇ ਹੈ, ਹੁਣ ਤਾਂ ਖੁਸ਼ ਹੋ। ਕਹਿੰਦਾ ਵੀ ਮੈਨੂੰ ਹੁਣ ਹੋਰ ਫਿਕਰ ਪਿਆ ਹੈ। ਕਹਿੰਦੇ ਉਹ ਕਹਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਵੀ ਹਾਥੀ ਦਾ ਵੀ ਦਾਨ ਦੇ ਦਿੰਦੇ ਦਾਤੇ ਹੈ, ਢਾਲੇ ਭਰ ਕੇ ਮੋਹਰਾਂ ਦੇ ਵੀ ਦੇ ਦਿੰਦੇ, ਹੁਣ ਤਾਂ ਕਹਿੰਦੇ ਹੋ ਹੀ ਜਾਂਦਾ, ਜਦੋਂ ਮਹਾਰਾਜ ਕਿਤੇ ਨਾ ਹੋਏ ਫਿਰ ਸਾਨੂੰ ਕੌਣ ਕਵੀਆਂ ਨੂੰ ਦਊਗਾ, ਫਿਰ ਦਾਤਾ ਕੌਣ ਹੋਊਗਾ। ਕਹਿੰਦੇ ਮਹਾਰਾਜ ਨੇ ਸੁਣ ਲਿਆ, ਉਹ ਕਹਿੰਦੇ ਵੀ ਇਹ ਕਾਹਦਾ ਫਿਕਰ ਕਰਨਾ, ਜਿਹੜਾ ਖਾਲਸਾ ਬਣਦਾ ਸਾਡਾ ਰੂਪ ਹੈ। ਕਹਿੰਦੇ ਇਹ ਦਿਆ ਕਰੋ ਤੁਹਾਨੂੰ ਖੁੱਲ੍ਹਾ ਦਾਨ, ਇਹ ਕਵੀਆਂ ਦਾ ਮਾਣ ਸਤਿਕਾਰ ਕਰਿਆ ਕਰੇਗਾ। ਯਾਨੀ ਉਹ ਫਿਰ ਹਾਸ ਵਿਲਾਸ ਨਾਲ ਕਹਿੰਦਾ ਵੀ ਇਹ ਲੋਕੋ ਆ ਸੁਣਨ ਵਾਲੇ ਸਾਡੀ ਕਵਿਤਾ, ਇਹ ਡਿਊਟੀ ਤੁਹਾਡੀ ਲਾ ਕੇ ਗਏ ਮਹਾਰਾਜ, ਵੀ ਤੁਸੀਂ ਦੇਣੇ ਸਾਨੂੰ ਰੁਪਈਏ, ਕੱਢੋ ਜੇਬਾਂ 'ਚੋਂ। ਕਹਿੰਦੇ ਸਾਡੇ ਸਿੱਖ ਵੀ ਤੁਸੀਂ ਅਹਿਸਾਨ ਨਹੀਂ ਕਰਨਾ ਵੀ ਅਸੀਂ ਦਿੱਤੇ, ਤੁਹਾਡੀ ਡਿਊਟੀ ਮਹਾਰਾਜ ਨੇ ਲਾਈ ਹੈ ਵੀ ਜਿਵੇਂ ਅਸੀਂ ਦਿੱਤੇ ਰਹੇ ਸਾਡੇ ਵਾਂਗੂ ਤੁਸੀਂ ਦਿਓ ਇਹਨਾਂ ਕਵੀਆਂ ਨੂੰ। ਇਉਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੋਂ ਵੱਡੇ ਅੰਮ੍ਰਿਤ ਦੇ ਦਾਤਾ ਹੈ ਅਤੇ ਕਵੀਆਂ ਨੂੰ ਤਾਂ ਫਿਰ ਹਾਥੀ ਦਾ ਦੇ ਦਿੰਦੇ ਹੈ ਅਤੇ ਢਾਲੇ ਭਰ ਕੇ ਮੋਹਰਾਂ ਦੇ ਉਹਨਾਂ ਦੇ ਝੋਲੀਆਂ 'ਚ ਪਾ ਦਿੰਦੇ ਹੈ ਅਤੇ ਅੱਗੇ ਕਹਿੰਦੇ ਵੀ ਖਾਲਸਾ ਪੰਥ ਤੁਹਾਨੂੰ ਦੇਊ ਸਭ ਕੁਝ, ਇਉਂ ਮਹਾਰਾ ਆਪ ਵਰਗਾ ਕੋਈ ਵੱਡਾ ਦਾਤਾ ਨਹੀਂ ਹੈ ਦੁਨੀਆਂ ਵਿੱਚ, ਮੋਸੋ ਨਾ ਭਿਖਾਰੀ ਦੀਨ, ਮੇਰੇ ਵਰਗਾ ਮਹਾਰਾ ਕੋਈ ਮੰਗਤਾ ਨਹੀਂ ਹੈ ਅਤੇ ਦੀਨ ਆਜ ਨਮਾਣਾ ਨੇ, ਗਰੀਬ ਭਿਖਾਰੀ ਨਹੀਂ ਹੈ। ਕਵੀ ਸੰਤੋਖ ਸਿੰਘ ਜੀ ਹੈ ਤਾਂ ਬੜੇ ਪ੍ਰਖੜੇ ਵਿਦਵਾਨ ਸਨ ਪਰ ਉਹਨੂੰ ਪਹਿਲਾਂ ਬਹੁਤ ਹੀ ਗਰੀਬ ਹਾਲਤ ਵਿੱਚ ਸੀ। ਜਦੋਂ ਸ਼ਾਦੀ ਸ਼ੁਦਾ ਸੀ ਉਦੋਂ ਦਾ ਜੀਵਨ ਵਿੱਚ ਲਿਖਿਆ ਵੀ ਪ੍ਰਸ਼ਾਦਾ ਵੀ ਮਸਾਂ ਜੁੜਦਾ ਸੀ ਇਹਨਾਂ ਨੂੰ। ਇਹ ਤਾਂ ਫਿਰ ਗੁਰੂ ਕਲਗੀਧਰ ਜੀ ਨੇ ਕਲਾ ਵਰਤਾਈ ਅਤੇ ਫਿਰ ਉਹ ਪਟਿਆਲੇ ਤੋਂ ਅੱਗੇ ਮੰਗ ਕੇ ਉਹ ਕੈਂਥਲ ਦੇ ਰਾਜਾ ਉਦਾਸ ਸਿੰਘ ਜੀ ਲੈ ਗਏ। ਉਹ ਕਵੀਆਂ ਵਿਦਵਾਨਾਂ ਦਾ ਬੜਾ ਕਦਰ ਕਰਨ ਵਾਲੇ ਸਨ, ਫਿਰ ਉਹਨਾਂ ਨੇ ਇਹਨਾਂ ਨੂੰ ਕੋਠੀ ਦਿੱਤੀ ਅਤੇ ਬਾਕੀ ਸਾਰੀਆਂ ਸਹੂਲਤਾਂ ਦਿੱਤੀਆਂ। ਹੋਰ ਜਿਹੜੇ ਕੋਈ ਸਿਆਣੇ ਲੋਕ ਸੀ ਇਹਨਾਂ ਦੀ ਸੇਵਾ ਵਿੱਚ ਲਾ ਦਿੱਤੇ ਸਨ, ਜਿਸ ਕਰਕੇ ਕਵੀ ਕਰਦਾ ਕਹਿੰਦਾ ਵੀ ਮੇਰੇ ਵਰਗਾ ਕੋਈ ਗਰੀਬ ਭਿਖਾਰੀ ਨਹੀਂ ਮੰਗਤਾ ਨਹੀਂ ਹੈ, ਤੁਹਾਡੇ ਵਰਗਾ ਗੁਰੂ ਗੋਬਿੰਦ ਸਿੰਘ ਸਾਹਿਬ ਹੋਰ ਕੋਈ ਵੱਡਾ ਦਾਤਾ ਨਹੀਂ ਹੈ। ਇਹ ਦੇਖ ਰਾਜਿਆਂ ਪਰਾਜਿਆਂ ਦੇ ਮਨਾਂ ਨੂੰ ਪ੍ਰੇਰ ਕੇ ਸਾਡੇ ਵਰਗੇ ਮੰਗਤਿਆਂ ਗਰੀਬਾਂ ਨੂੰ ਤੁਸੀਂ ਮਹਾਰਾਜ ਬੜੀਆਂ ਬੜੀਆਂ ਕੋਠੀਆਂ ਦਵਾਉਣ ਵਾਲੇ ਹੋ, ਸੁੱਖ ਬਖਸ਼ਣ ਵਾਲੇ ਹੋ, ਤੋ ਸੋ ਨਾ ਦਿਆਲ ਪਰਦੇ ਪੰਗਤੀ ਦੁਖੀ ਮੋਸੋ ਨਾ ਅਲਾਈ, ਤੁਹਾਡੇ ਵਰਗਾ ਮਹਾਰਾ ਦੁਨੀਆਂ ਵਿੱਚ ਕੋਈ ਦਿਆਲੂ ਕਿਰਪਾਲੂ ਨਹੀਂ ਹੈ, ਨਹੀਂ ਤਾਂ ਸਾਰੇ ਆ ਦੁਰਵਾਸਾ ਰਖੀ ਵਰਗੇ ਆ, ਮਾੜੀ ਜਿਹੀ ਗੱਲ ਕਹੋ ਨਹੀਂ ਸਰਾਪ ਦੇ ਦਿੰਦੇ ਆ, ਸਭ ਕੁਝ ਦੁਆ ਕਰ ਦਿੰਦੇ ਆ। ਤੁਹਾਡੇ ਵਰਗਾ ਦਿਆਲੂ ਕਿਰਪਾਲੂ ਨਹੀਂ ਕੋਈ, ਮੇਰੇ ਵਰਗਾ ਦੁਨੀਆਂ ਵਿੱਚ ਕੋਈ ਦੁਖੀ ਨਹੀਂ ਆਖਿਆ ਜਾਂਦਾ ਹੈ, ਮੈਂ ਸਭ ਤੋਂ ਵੱਡਾ ਦੁਖੀ ਹੈ, ਮੈਨੂੰ ਤਰ੍ਹਾਂ ਤਰ੍ਹਾਂ ਦੇ ਦੁੱਖ ਹੈ, ਦੁੱਖਾਂ ਪੁੰਡਾਂ ਖੁੱਲੀਆਂ ਸੁੱਖ ਨਾ ਕੁੱਲ ਨਿਕਲਿਓ, ਕੋਈ ਦੁੱਖ ਵਿੱਚ ਜਿਉ ਜਲਾਇਆ ਦੁਖੀਆ ਚਲਿਆ ਰੋਏ। ਸੋ ਮੇਰੇ ਵਰਗਾ ਦੁਨੀਆਂ ਵਿੱਚ ਕੋਈ ਦੁਖੀ ਨਹੀਂ ਆਖਿਆ ਜਾ ਸਕਦਾ, ਤੁਹਾਡੇ ਵਰਗਾ ਦਿਆਲੂ ਸੁਖੀ ਕਰਨ ਵਾਲਾ ਨਹੀਂ ਕੋਈ ਕਹੀਦਾ ਹੈ। ਮੋਸੋ ਨਹੀਂ ਕ੍ਰਿਤ ਘਨ ਤੋਸੋ ਉਪਕਾਰੀ ਨਾ। ਹੇ ਗੁਰੂ ਗੋਬਿੰਦ ਸਿੰਘ, ਅੱਜ ਦੇ ਸਮੇਂ ਮੇਰੇ ਵਰਗਾ ਦੁਨੀਆਂ ਵਿੱਚ ਕੋਈ ਕਿਰਤ ਘਨ ਨਹੀਂ ਕਵੀ, ਮੈਂ ਸਭ ਕੁਝ ਲੈ ਕੇ ਬਹੁਤਾ ਫਿਰ ਆਪ ਜੀ ਦੇ ਪਰਪਕਾਰ ਨੂੰ ਭੁਲਾਉਣ ਵਾਲਾ ਹਾਂ, ਜਿਹੜਾ ਸਭ ਕੁਝ ਲੈ ਦੇ ਕੇ ਪਰਪਕਾਰ ਨੂੰ ਫਿਰ ਭੁਲਾ ਦੇਵੇ ਨੂੰ ਕਿਰਤ ਘਨ ਕਹਿੰਦੇ। ਤੁਸੀਂ ਮਹਾਰਾ ਮੈਨੂੰ ਬਹੁਤ ਕੁਛ ਬਖਸ਼ਿਆ, ਮੈਂ ਉਹਨੂੰ ਕੋਈ ਜਾਣਿਆ ਨਹੀਂ, ਮੇਰੇ ਵਰਗਾ ਕੋਈ ਕਿੱਤਾ ਭੁਲਾਉਣ ਵਾਲਾ ਨਹੀਂ ਹੈ ਪਰਪਕਾਰ ਨੂੰ, ਤੁਹਾਡੇ ਵਰਗਾ ਕੋਈ ਮਹਾਰਾ ਪਰਪਕਾਰੀ ਨਹੀਂ ਹੈ। ਮੋਸੋ ਨਾ ਅਨਾਥ ਨਾਥ ਤੋਸੋ ਨਾ ਬਤਾਈ, ਮੇਰੇ ਵਰਗਾ ਦੁਨੀਆਂ ਦੇ ਵਿੱਚ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਕੋਈ ਅਨਾਥ ਨਹੀਂ ਹੈ, ਬੇਆਸਰਾ ਮਨੁੱਖ ਨਹੀਂ ਹੈ, ਜੀ ਨੂੰ ਕੋਈ ਆਸਰਾ ਸਹਾਰਾ ਨਾ ਦੇਵੇ, ਜੇ ਕੋਈ ਉਹ ਹੈ ਤਾਂ ਬੇਆਸਰਾ ਬੇਖਸਮਾ ਕਵੀ ਸੰਤੋਖ ਸਿੰਘ ਹੈ। ਤੁਹਾਡੇ ਵਰਗਾ ਮਹਾਰਾ ਕੋਈ ਹੋਰ ਨਾਥ ਮਾਲਕ ਨਹੀਂ ਦੱਸਿਆ ਜਾ ਸਕਦਾ ਕਿਹਾ ਜਾ ਸਕਦਾ, ਤੁਸੀਂ ਮਹਾਰਾ ਸਾਡੇ ਵਰਗੇ ਅਨਾਥਾਂ ਦੇ ਮਾਲਕ ਹੋ, ਵਾਂ ਪੱਕਣ ਵਾਲੇ ਹੋ, ਕੰਡੇ ਬਾਟੇ ਰਾਵਣ ਛਕਾ ਕੇ ਜਹਾਜੇ ਚੜਾ ਕੇ ਸਾਰੀਆਂ ਸਹੂਲਤਾਂ ਬਖਸ਼ਣ ਵਾਲੇ ਹੋ। ਔਗਨੀ ਨਾ ਮੋਸੁ ਕੋਈ ਗੁਣਵਾਨ ਤੋਸੋ ਨਹੀਂ। ਇਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ, ਅੱਜ ਦੀ ਦੁਨੀਆਂ ਵਿੱਚ ਮੇਰੇ ਵਰਗਾ ਕੋਈ ਔਗਣਾਂ ਨਾਲ ਭਰਿਆ ਨਹੀਂ, ਮੈਂ ਔਗਣੀ ਭਰਿਆ ਸਰੀਰ ਹੈ, ਗੁਨਾਹਾਂ ਨਾਲ ਭਰਿਆ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਮੇਰੇ ਵਰਗਾ ਦੁਨੀਆਂ ਵਿੱਚ ਔਗਣਾਂ ਨਾਲ ਭਰਿਆ ਨਹੀਂ ਕੋਈ ਹੈਗਾ ਹੈ, ਤੁਹਾਡੇ ਵਰਗਾ ਮਾਰਾ ਗੁਣਾਂ ਨਾਲ ਭਰਿਆ ਗੁਣਵਾਨ ਨਹੀਂ ਕੋਈ ਹੈਗਾ, ਤੁਸੀਂ ਗੁਣਾਂ ਕਰਕੇ ਭਰੇ ਪਰ ਗੁਣਾਂ ਦੀ ਬਖਸ਼ਿਸ਼ ਕਰਨ ਵਾਲੇ ਹੈ, ਅਸੀਂ ਔਗਣੀ ਲੋਕ ਹਾਂ, ਸਾਡੇ ਔਗਣਾਂ ਨੂੰ ਬਖਸ਼ਣ ਵਾਲੇ ਤੁਸੀਂ ਹੋ। ਜਪ ਤਪ ਬ੍ਰਤ ਮੋਹ ਮੈਂ ਏਕ ਨਹਿ ਪਾਈਏ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਹੜਾ ਕੋਈ ਜਪ ਕਰਨਾ ਹੈ ਉਹ ਜਾਣੀ ਸ਼ਾਂਤ ਚਿੱਤ ਹੋ ਕੇ ਕੋਈ ਹੱਥ ਵਿੱਚ ਮਾਲਾ ਲੈ ਕੇ ਅਤੇ ਇਸ ਤਰ੍ਹਾਂ ਕੋਈ ਉਹ ਟਕਾ ਨਾਲ ਕਰਨਾ, ਤਾਂ ਜਿਹੜਾ ਕੋਈ ਥੋੜ੍ਹਾ ਜਿਹਾ ਔਖਾ ਹੋ ਕੇ ਕੀਤਾ ਜਾਏ, ਜਿਵੇਂ ਕੋਈ ਪਾਣੀ ਵਿੱਚ ਬੈਠ ਕੇ ਕਰਦੇ ਜਾਂ ਭੁੱਖੇ ਤਿਆਏ ਜਾਂ ਜੰਗਲ ਵਿੱਚ ਰਹਿ ਕੇ ਜਾਂ ਚਾਰ ਧੁਨੀਆਂ ਜੀਆਂ ਲਾ ਕੇ ਦੁਪਹਿਰੇ ਫਿਰ ਬਹਿੰਦੇ ਆ ਉਹ ਅੱਗ ਦੇ ਵਿੱਚ, ਇਹਨੂੰ ਤਪ ਹੁੰਦਾ, ਔਖਾ ਹੋ ਕੇ ਕਰਨਾ। ਹਾਂ, ਜਿਹਦੇ ਨਾਲ ਸਰੀਰ ਨੂੰ ਜ਼ਿਆਦਾ ਖੇਚਲ ਹੋਵੇ, ਅਖਿਆਈ ਹੁੰਦੇ, ਉਹ ਹੁੰਦਾ ਤਪ। ਜਿਹੜਾ ਸੁਤੇ ਸੌਖੇ ਢੰਗ ਨਾਲ ਅਸੀਂ ਆ ਬੈਠੇ, ਜਿਵੇਂ ਕੀਰਤਨ ਸੁਣੀ ਜਾਂਦੇ ਹਾਂ, ਬਾਣੀ ਦਾ ਪਾਠ ਸੁਣ ਲੈਂਦੇ ਹਾਂ, ਬਾਣੀ ਦੀ ਕਥਾ ਸੁਣ ਲੈਂਦੇ ਹਾਂ, ਇਤਿਹਾਸ ਸੁਣ ਲਏ, ਇਹ ਵੀ ਇੱਕ ਜਪ ਹੈ। ਘਰੇ ਬੈਠ ਕੇ ਗੁਰਕਾ ਫੜਕੇ ਅਸੀਂ ਬਾਣੀ ਪੜ੍ਹ ਲਈਏ, ਇਹ ਵੀ ਇੱਕ ਜਪ ਹੈ। ਨਾ ਗੁਰਕਾ ਫੜੀਏ, ਮੂੰਹੋਂ ਵਾਹਿਗੁਰੂ ਵਾਹਿਗੁਰੂ ਕਹਿ ਲਈਏ, ਇਹ ਵੀ ਇੱਕ ਜਪ ਹੈ। ਇਸ ਤਰ੍ਹਾਂ ਮਹਾਰਾਜ, ਜਿਹੜਾ ਕੋਈ ਸਤੋ ਚਿੱਤ ਹੋ ਕੇ ਜਪ ਕਰਨਾ, ਔਖੇ ਹੋ ਕੇ ਕੁਝ ਕਰਨਾ, ਉਹ ਤਪ। ਹੋਰ ਜਿਹੜਾ ਕੋਈ ਵਰਤ ਹੈ, ਕਿਸੇ ਤਰ੍ਹਾਂ ਦਾ ਤਿਆਗ ਹੈ, ਲੋਭ ਲਾਲਚ ਤੋਂ ਰਹਿਤ ਹੋ ਕੇ ਜਥਾ ਲਾਭਾ ਤਥਾ ਸੰਤੁਸ਼ਟ ਆ, ਸੰਤੁਖਤ ਰਹਿਣਾ, ਇਸ ਤਰ੍ਹਾਂ ਇਹ ਵਰਤ ਆਦਿਕ, ਤਿਆਗ ਆਦਿਕ, ਜਾਂ ਕੋਈ ਜਿਹੜਾ ਕੋਈ ਚੰਗਾ ਨਿਯਮ ਹੈ, ਪਰ ਸਾਡੇ ਵਿੱਚ ਕੋਈ ਨੀ ਪਾਈ ਦਾ, ਕੋਈ ਨੀ ਲੱਭਦਾ ਹੈ। ਕਬ ਆਇਓ ਹੈ ਸ਼ਰਨ, ਗਹੇ ਧਾਏ ਕੈ ਚਰਨ। ਮੈਂ ਕਵੀ ਮਾਰਾ ਭਿਖਾਰੀ, ਮੈਂ ਕਵੀ ਦੁਖੀ, ਮੈਂ ਗੁਣ ਕਿਰਤ ਕਾਣ, ਮੈਂ ਮਾਰਾ ਨਿਖਸਵਾਂ, ਮੈਂ ਔਗਣਾਂ ਨਾਲ ਭਰਿਆ, ਤੇ ਜਬ ਤਬ ਵਰਤੋ ਰਹਿਤ ਤੁਹਾਡੀ ਸ਼ਰਨ ਆਇਆ ਹਾਂ। ਤੁਹਾਡੇ ਦੌੜ ਕੇ ਮਾਰਾ ਮੈਂ ਚਰਨ ਫੜ ਲਏ ਹਨ, ਪਕੜ ਲਏ ਹਨ। ਗੁਰੂ ਤਾਰਨ ਤਰਨ ਨਿਜ ਹੱਥ ਦੇ ਬਚਾਈਏ। ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਤੁਸੀਂ ਤਾਂ ਸੰਸਾਰ ਤੋਂ ਤਾਰਨ ਵਾਸਤੇ ਤਰਨ ਕੀ ਜਹਾਜ਼ ਬਤ ਹੋ, ਅਤੇ ਮੈਨੂੰ ਮਾਰਾ ਹੱਥ ਦੇ ਕੇ ਸੰਸਾਰ ਵੀ ਡੁੱਬਤੇ ਨੂੰ ਬਚਾ ਲਈਏ, ਮਾਰਾ ਹੱਥ ਦੇ ਕੇ ਮੈਨੂੰ ਸੰਸਾਰ ਸਮੁੰਦਰ ਤੋਂ ਡੁੱਬਦੇ ਨੂੰ ਕੱਢ ਲਈਏ ਜੀ। ਅੰਤਕ ਕੀ ਪਾਸਨ ਬਚਾਏ ਨਿਜ ਦਾਸਨ ਕੋ। ਗੁਰੂ ਗੋਬਿੰਦ ਸਿੰਘ ਸਾਹਿਬ ਕੈਸੇ ਪਰਪਕਾਰੀ ਹੈ, ਫਿਰ ਅੰਤਕ ਨਾ ਧਰਮ ਰਾਜ ਦਾ ਹੈ, ਜਿਹੜੇ ਜਮਦੂਤ ਹੈ ਉਹਨਾਂ ਦੀਆਂ ਜਿਹੜੀਆਂ ਪਾਸਨ ਕੀ ਹੈ ਫਾਈਆਂ ਹੈ, ਉਹਨਾਂ ਤੋਂ ਕਹਿੰਦੇ ਆਪਣੇ ਦਾਸਾਂ ਨੂੰ ਬਚਾ ਲੈਣ ਵਾਲੇ ਹੈ, ਜਮਦੂਤਾਂ ਦੀਆਂ ਹੱਥ ਕੜੀਆਂ ਤੋਂ ਬਚਾ ਕੇ ਰੱਖਣ ਵਾਲੇ ਆਪਣੇ ਸਿੱਖ ਸੇਵਕਾਂ ਨੂੰ। ਹੱਥ ਮੈਂ ਸਰਾਸਨ ਅਰੂਢਤ ਤੁਰੰਗ ਕੇ। ਐਸੇ ਜੋ ਆਪਣੇ ਦਾਸਾਂ ਨੂੰ ਜਮਦੂਤਾਂ ਦੀਆਂ ਹੱਥ ਕੜੀਆਂ ਜ਼ੰਜੀਰਾਂ ਤੋਂ ਬਚਾਉਣ ਵਾਲੇ ਹਨ, ਇਸ ਸਮੇਂ ਕਹਿੰਦੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੱਥਾਂ ਵਿੱਚ ਸੋਹਣਾ ਧਨ ਪਕੜਿਆ ਹੋਇਆ ਤੇ ਘੋੜੇ ਤੇ ਅਸਵਾਰ ਘੋੜੇ ਉੱਪਰ ਚੜੇ ਹੋਏ ਦਰਸ਼ਨ ਦੇ ਰਹੇ ਮੈਨੂੰ। ਕਮਲ ਵਿਸਾਲ ਦਾਲ ਲੋਚਨ ਦਿਆਲ ਕਲ। ਗੁਰੂ ਮਹਾਰਾਜ ਦੇ ਜਿਹੜੇ ਨੇਤਰ ਹਨ, ਜਿਵੇਂ ਕਵਲ ਦੀਆਂ ਦਲਕੀਏ ਪੰਖੜੀਆਂ ਹੁੰਦੀਆਂ ਨਾ, ਇਸ ਤਰ੍ਹਾਂ ਕਵਲ ਦੀਆਂ ਪੰਖੜੀਆਂ ਬੜੇ ਬੜੇ ਬੜੇ ਨੇਤਰ ਚੌੜੇ ਹੈ ਤੇ ਬੜੇ ਕਲ ਸੁੰਦਰ ਹਨ ਤੇ ਦਿਆਲੂ ਹਨ। ਲੋਕਨ ਬਿਲੋਕ ਕੈ ਅਸ਼ੋਕ ਕਰੇ ਸੰਗ ਕੇ। ਇਸ ਤਰ੍ਹਾਂ ਕਲ ਲੋਕਨ ਬਿਲੋਕ ਹੈ, ਕਲ ਨਾ ਸੁੰਦਰ ਦਾ ਵੀ ਹੈ, ਕਲ ਨਾ ਕਲਯੁਗ ਦਾ ਵੀ ਹੈ, ਤੇ ਕਲਯੁਗ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਵੇਖ ਕਰਕੇ ਇਸ ਤਰ੍ਹਾਂ ਕਹਿੰਦੇ ਸੰਗ ਕੇ ਕਿ ਮਟਕੇ ਮਾਤਰ ਨਾਲ, ਚੱਕਣੀ ਮਾਤਰ ਨਾਲ ਹੀ ਸ਼ੋਕਾਂ ਤੋਂ ਰਹਿਤ ਕਰਦੇ, ਸੁਖੀ ਕਰਦੇ, ਸ਼ੋਕਾਂ ਗਮਾਂ ਤੋਂ ਪਰੇ ਕਰਦੇ। ਜਾਂ ਇਸੇ ਤਰ੍ਹਾਂ ਸੰਗ ਕੇ ਲੋਕ ਅਰਥ ਵਾਸਤੇ ਵੀ ਜਿਹੜੇ ਨਾਲ ਦੇ ਲੋਕ ਹੈ, ਜਿਹੜੇ ਆਪ ਜੀ ਦੇ ਨਾਲ ਗੁਰਸਿੱਖ ਖਾਲਸੇ ਰਹਿੰਦੇ ਹੈ, ਉਹਨਾਂ ਨੂੰ ਮਹਾਰਾਜ ਆਪ ਦੇਖ ਕੇ ਸ਼ੋਕਾਂ ਤੋਂ ਰਹਿਤ ਕਰ ਦਿੰਦੇ ਸੋਹਣੇ ਨੇਤਰਾਂ ਨਾਲ ਤੱਕ ਕੇ। ਸੋਚਣ ਵਿਮੋਚਨ ਕੇ ਪੋਚਣ ਸੰਕੋਚੇ ਜਗ। ਹਾਂ, ਜਿਹੜੇ ਕਹਿੰਦੇ ਮਹਾਰਾਜ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਕਰਦੇ ਸੀ, ਹਿੰਦੂ ਲੋਕ ਫਿਕਰ ਚਿੰਤਾ ਕਰਦੇ ਸੀ, ਉਹਨਾਂ ਨੂੰ ਆਪ ਕੱਟਣ ਵਾਲੇ ਹੋ, ਅਤੇ ਜਿਹੜੇ ਪੋਚ ਨੀਚ ਲੋਕ ਸੀ, ਦੁਸ਼ਟ ਲੋਕ ਸੀ, ਦੁਸ਼ਟਤਾਈਆਂ ਕਰਨ ਵਾਲੇ, ਅਤੇ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਤੁਸੀਂ ਮਹਾਰਾਜ ਸੰਕੋਚ ਦਿੱਤਾ, ਜਾਂ ਜਿਹੜੇ ਨੀਚਤਾਈ ਸੀ, ਛੂਤਸ਼ਾਹੀ ਸੀ, ਉਹਨੂੰ ਸੰਸਾਰ ਦੇ ਵਿੱਚੋਂ ਸੰਕੋਚ ਦਿੱਤਾ। ਕੰਡੇ ਬਾਟੇ ਦਾ ਅਮਰ ਤਿਆਰ ਕਰਕੇ ਸਾਰਿਆਂ ਨੂੰ ਇੱਕੋ ਬਾਟੇ ਵੀ ਛਾ ਕੇ ਇਸ ਤਰ੍ਹਾਂ ਜਿਹੜੀ ਸੰਸਾਰ ਵਿੱਚ ਛੂਤਸ਼ਾਰ ਜੀ ਸੀ, ਉਹਨੂੰ ਤੁਸੀਂ ਸੰਕੋਚ ਦਾ ਖਤਮ ਕਰ ਦਿੱਤਾ ਹੈ। ਸਾਂਝਾ ਅਮਰ ਛਕਾ ਕੇ ਸਾਰੇ ਗੁਰ ਭਾਈ ਆਪੋ ਵਿੱਚ ਹੀ ਭਰਾ ਭਰਾ ਬਣਾ ਦਿੱਤੇ ਹਨ। ਨਯੋ ਪੰਥ ਧਾਰੀ ਬਲਿਹਾਰੀ ਅੰਗ ਅੰਗ ਕੇ। ਇਸ ਕਰਕੇ ਆਪ ਜੀ ਨੇ ਮਹਾਰਾਜ ਨਵਾਂ ਖਾਲਸਾ ਪੰਥ ਧਾਰਨ ਕੀਤਾ, ਨਵਾਂ ਰਸਤਾ ਚਲਾਇਆ ਹੈ। ਤੁਹਾਡੇ ਅੰਗਾਂ ਅੰਗਾਂ ਤੋਂ ਮੈਂ ਕਵੀ ਬਲਹਾਰੀਆਂ ਸਦਕੇ ਜਾਨਾ ਘੁੰਮ ਬੰਜਦਾ। ਪਾਗ ਜਿਗਾ ਸੰਗ ਖਚੇ ਮਾਣਿਕ ਸੁਰੰਗ ਰੰਗ। ਆਪ ਜੀ ਦੀ ਜਿਹੜੀ ਪਾ ਕੇ ਦਸਤਾਰ ਹੈ, ਉਹਦੇ ਵਿੱਚ ਜਿਹੜੀ ਜਿਗਾ ਲੱਗੀ ਹੈ, ਚੱਕਰੀ ਜੀ ਬੰਨ੍ਹੀ ਹੈ, ਉਹਦੇ ਨਾਲ ਮਾਰਾ ਮਾਣਕ ਜਿਹੜੇ ਰਤਨ ਪੰਨੇ ਲਸਣੀਏ, ਉਹ ਬੜੇ ਸੋਹਣੇ ਜਤਨ ਕੀਤੇ ਹੈ। ਸੁਰੰਗ ਰੰਗ, ਲਾਲ ਰੰਗ ਦੇ ਹੋਰ ਰੰਗਾਂ ਦੇ ਵੀ, ਜਾਂ ਰੰਗ ਸੁਰੰਗ, ਸੁਰੰਗ ਨਾਲ ਲਾਲ ਰੰਗ ਦਾ ਹੁੰਦਾ। ਲਾਲ ਰੰਗ ਦੇ ਜਿਹੜੇ ਮਾਣਕ ਹੈ ਉਹ ਜੜੇ ਹੋਏ ਉਹ ਚੱਕਰੀ ਵਿੱਚ, ਜਿਗਾ ਵਿੱਚ। ਇਸ ਤਰ੍ਹਾਂ ਆਪ ਜੀ ਦੀ ਜਗ੍ਹਾ ਸਹਿਜ ਸਾਰ ਸਜ ਰਹੀ ਹੈ। ਵਾਰੋ ਮੈਂ ਉਮੰਗ ਮਨ ਕਲਗੀ ਉਤੰਗ ਕੇ। ਤੇ ਉਸ ਦਸਤਾਰ ਦੇ ਉੱਪਰ ਮਹਾਰਾਜ ਜਗ੍ਹਾ ਦੇ ਨਾਲ ਉੱਚੀ ਕਲਗੀ ਸਜ ਰਹੀ ਹੈ, ਤੇ ਮੇਰੇ ਮਨ ਦੀ ਮਹਾਰਾ ਉਮੰਗ ਹੈ, ਖਾਹਿਸ਼ ਹੈ, ਉਸ ਤੋਂ ਮੈਂ ਆਪਣੇ ਮਨ ਨੂੰ ਬਾਹਰ ਦੇਵਾਂ। ਆਪ ਜੀ ਮਨ ਨੂੰ ਮੈਂ ਆਪ ਜੀ ਦੀ ਕਲਗੀ ਤੋਂ, ਆਪ ਜੀ ਦੇ ਦਸਤਾਰ ਤੋਂ ਕੁਰਬਾਨ ਕਰ ਦੇਵਾਂ, ਸਦਕੇ ਕਰ ਦੇਵਾਂ। ਸ਼ਬ ਸ਼ਾਪ ਸ਼ਲਾਇਨ ਚਾਰ ਚੱਕੀ। ਹੁਣ ਅੱਗੇ ਹੋਰ ਸੁੰਦਰਤਾ ਦਾ ਸਵਈਆ ਰਚ ਰਹੇ ਹੈ। ਸ਼ਬ ਜਿਹੜੇ ਛਾਪਾਂ ਹਨ, ਅਤੇ ਸ਼ਲਾਇਨ ਕੀ ਛੱਲੇ ਹਨ, ਉਹਨਾਂ ਦੀ ਜਿਹੜੀ ਚਾਰ ਕੀ ਸੁੰਦਰਤਾ ਦੀ ਛਵੀ ਹੈ, ਜਾਂ ਜਿਹੜੀਆਂ ਛਾਪਾਂ ਦੀ ਜਿਹੜੀ ਛਵੀ ਹੈ ਸੁੰਦਰਤਾ ਹੈ, ਅਤੇ ਸ਼ਲਾਇਨ ਜਿਹੜੀ ਛੱਲਿਆਂ ਦੀ ਚਾਰ ਕੀ ਸੁੰਦਰਤਾ ਹੈ, ਉਹ ਬੜੀ ਮਹਾਰਾਜ ਸ਼ਕੀ ਕੀ ਸਜ ਫਵ ਰਹੀ ਹੈ। ਜਾਂ ਇਸ ਤਰ੍ਹਾਂ ਛੱਬਾਂ ਛਾਲਿਆਂ ਦੀ ਜਿਹੜੀ ਸੁੰਦਰਤਾ ਦੀ ਛਵੀ ਹੈ, ਉਹ ਬੜੀ ਸ਼ਕੀ ਕੀ ਅਚਰਜ ਕਰ ਰਹੀ ਹੈ ਦੇਖਣ ਵਾਲੇ ਨੂੰ, ਜਾਂ ਸ਼ਕੀ ਮਸਤ ਕਰ ਰਹੀ ਹੈ, ਬਿਸਮਾਤਾ ਵਿੱਚ ਲਿਆ ਰਹੀ ਹੈ। ਕੱਟ ਕੇ ਤੱਟ ਕਾਛ ਕਛੀ ਬਿਦ ਆਛੀ। ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਆਪ ਜੀ ਦੇ ਲੱਕ ਦੇ ਨਾਲ ਜਿਹੜੀ ਕਛ ਹੈ, ਉਹ ਬੜੀ ਚੰਗੀ ਵਿਧੀ ਨਾਲ ਕਸੀ ਹੋਈ ਹੈ। ਭਾਵ ਜਿਹੜਾ ਕਛਹਿਰਾ ਹੈ ਉਹ ਸੋਹਣੇ ਢੰਗ ਨਾਲ ਕਸਿਆ ਹੋਇਆ, ਕਛਹਿਰਾ ਬੜਾ ਸੋਹਣਾ ਸਜਾਇਆ ਹੈ। ਇੱਕ ਤਾਂ ਹੁੰਦਾ ਨਾ ਬਲਜੇ ਪਿੱਛੇ ਨੂੰ ਕਰਕੇ, ਹੋਰ ਤਰ੍ਹਾਂ ਦਾ ਹੀ ਲੱਗਦਾ ਹੁੰਦਾ ਕਛਹਿਰਾ। ਇੱਕੋ ਜਿਹੜੇ ਬਲਬੁਲ ਜੇ ਮੂਹਰੇ ਕਰਕੇ ਹੋਣ, ਅਤੇ ਮੂਹਰੇ ਜੀ ਹੇਠ ਐਨ ਸੋਹਣੀ ਲੱਗਦੀ ਹੁੰਦੀ ਹੈ। ਉਹ ਕਹਿੰਦੇ ਕਛਹਿਰਾ ਆਪ ਜੀ ਨੇ ਚੰਗੇ ਢੰਗ ਨਾਲ ਪਹਿਨਿਆ ਹੋਇਆ, ਸਜਾਇਆ ਹੋਇਆ ਹੈ। ਕਰ ਕੰਕਨ ਕੰਚਨ ਹੀਰ ਗਚੇ। ਮੇਰੇ ਹੱਥਾਂ ਵਿੱਚ ਕੰਕਨ ਕੀ ਕੜੇ ਆ, ਉਹ ਸੋਨੇ ਦੇ ਹੈ, ਤੇ ਉਹਨਾਂ ਦੇ ਵਿੱਚ ਹੀਰੇ ਕਹਿੰਦੇ ਜੜਤ ਕੀਤੇ ਹੋਏ। ਵਿੱਚ ਚੰਚਲ ਲੋਚਨ ਜਿਉਂ ਜਲ ਮਾਂਚੀ। ਜਿਹੜੇ ਸੋਨੇ ਦੇ ਕੜੇ ਆ, ਜਿਨ੍ਹਾਂ ਵਿੱਚ ਹੀਰੇ ਜੜਤ ਕੀਤੇ ਹੋਏ ਆ, ਉਹਨਾਂ ਵਿੱਚ ਜਿਹੜੇ ਨੇਤਰ ਇਉਂ ਚੰਚਲ ਹੋ ਰਹੇ ਹੈ, ਉਹਨਾਂ ਹੀਰਿਆਂ 'ਤੇ ਜਿਹੜੀ ਨਿਗਾਹ ਨਹੀਂ ਟਿਕ ਰਹੀ ਹੈ, ਇਉਂ ਚੰਚਲ ਨੇਤਰ ਹੋ ਰਹੇ ਹੈ ਜਿਵੇਂ ਜਲ ਦੇ ਵਿੱਚ ਮੱਛੀ ਚੰਚਲ ਹੁੰਦੀ ਹੈ। ਇਉਂ ਨੇਤਰ ਜਿਹੜੀ ਨਿਗਾਹ ਉਹ ਹੀਰਿਆਂ ਉੱਪਰ ਟਿਕ ਨਹੀਂ ਰਹੀ ਹੈ। ਗਰ ਪ੍ਰਾਪਤ ਨੀਵ ਮਨੋਗ ਬਣਿਓ। ਆਪ ਜੀ ਦੇ ਗਲ ਦੇ ਵਿੱਚ ਪ੍ਰਾਪਤ ਕੀ ਜਿਹੜਾ ਚੋਲਾ ਪਾਇਆ, ਬਹੁਤ ਨੀਵਾਂ ਹੈ, ਉਹ ਬੜਾ ਸੋਹਣਾ ਬਣ ਸੁਣ ਰਿਹਾ ਫਵ ਰਿਹਾ ਹੈ। ਪਰ ਚੀਰਨ ਕੀ ਕਰ ਪੋਸ਼ਿਸ਼ ਕਾਛੀ। ਇਸ ਤਰ੍ਹਾਂ ਮਹਾਰਾਜ ਚੋਲੇ ਤੋਂ ਬਗੈਰ ਹੋਰ ਜਿਹੜੀ ਕੋਈ ਵਸਤਰਾਂ ਦੀ ਪੁਸ਼ਾਕ ਹੈ ਉਹ ਵੀ ਸ੍ਰੇਸ਼ਟ ਹੈ, ਕਾਸ਼ੀ ਕੀ ਪਹਿਨੀ ਹੋਈ ਹੈ, ਸਜਾਈ ਹੋਈ ਆਪ ਜੀ ਨੇ, ਹਰ ਤੀਰ ਧਰੇ ਕਰ ਫੇਰਤ ਹੇਰਤ। ਇਸ ਤਰ੍ਹਾਂ ਬੜਾ ਤਿੱਖਾ ਜਿਹੜਾ ਤੀਰ ਹੈ ਹੱਥ ਵਿੱਚ ਧਾਰਨ ਕਰਕੇ ਉਹਨੂੰ ਫੇਰਦੇ ਹੋਏ ਦੇਖਦੇ ਹੋ। ਦੇਹ ਧਰੇ ਨਰ ਪੂਰਨ ਸਾਚੀ। ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਮੈਨੂੰ ਤਾਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਜਿਹੜਾ ਪੂਰਨ ਸਾਕਸ਼ੀ ਰੂਪ ਹੈ, ਜਿਹੜਾ ਪੂਰਨ ਸਭ ਦੇ ਅੰਦਰਲੀ ਜਾਣਨ ਵਾਲਾ ਹੈ, ਸਭ ਨੂੰ ਦੇਖਣ ਵਾਲਾ ਦ੍ਰਿਸ਼ਟਾ ਰੂਪ ਹੈ, ਉਸੇ ਨੇ ਹੀ ਮਨੁੱਖਾਂ ਦੇ ਧਾਰਨ ਕੀਤਾ ਹੈ। ਭਾਵਾ ਪਰਮੇਸ਼ਰ ਰੂਪ ਜੋ ਸਭ ਦਾ ਦ੍ਰਿਸ਼ਟ ਰੂਪ, ਸਭ ਨੂੰ ਦੇਖਣ ਵਾਲਾ, ਸਭ ਨੂੰ ਜਾਣਨ ਵਾਲਾ ਹੈ, ਉਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੀਰ ਧਾਰਨ ਕੀਤਾ ਹੈ। ਮੈਨੂੰ ਇਸ ਤਰ੍ਹਾਂ ਇਸ ਦਰਸ਼ਨ ਕਰਕੇ ਮਨ ਦੀ ਭਾਵਨਾ ਹੈ, ਉਹ ਸਮਝ ਰਿਹਾ ਹਾਂ। ਕੱਟ ਸੋ ਪੱਟ ਤੇਗ ਨਿਖੰਗ ਕਸੇ। ਹੋਰ ਮਹਿਮਾ ਕਰ ਰਹੇ ਹੈ ਵੀ ਲੱਕ ਦੇ ਨਾਲ ਜਿਹੜਾ ਪੜ ਕੇ ਬਸਤਰ ਹੈ, ਕਵਰ ਕਸਾ ਹੈ, ਉਹਦੇ ਵਿੱਚ ਸ੍ਰੀ ਸਾਹਿਬ ਕਸਿਆ ਹੋਇਆ ਸਜਾਇਆ, ਇਸੇ ਤਰ੍ਹਾਂ ਪੱਥਾ ਭਰਿਆ ਜਿਹੜਾ ਤੀਰ ਹੈ, ਪੱਥਾ ਤੀਰਾਂ ਨਾਲ ਭਰਿਆ, ਉਹ ਵੀ ਕਵਰ ਕਸੇ ਵਿੱਚ ਕਸਿਆ ਹੋਇਆ ਸਜਾਇਆ ਹੋਇਆ ਲੱਕ ਨਾਲ। ਮੁਖ ਮੰਦ ਹੱਸੇ ਦਮ ਕਹਿ ਕੇ ਛਟਾਹੀ। ਆਪ ਜੀ ਮੁੱਖੋਂ ਕਹਿੰਦੇ ਥੋੜਾ ਥੋੜਾ ਹੱਸਦੇ ਹੋ, ਤੇ ਕਹਿੰਦੇ ਉਹ ਜਿਹੜਾ ਮੁਖ ਦੇ ਦੰਦ ਉਹ ਦਮਕਾਂ ਮਾਰਦੇ ਆ, ਅਥਵਾ ਕਹਿੰਦੇ ਛਟਾ ਬਿਜਲੀ ਹੀ ਲਿਸ਼ਕ ਰਹੀ ਹੈ, ਬਿਜਲੀ ਦਮਕਾਂ ਮਾਰਦੀ। ਮੁਕਤਾ ਕਰ ਮਾਲ ਵਿਸਾਲ ਬਣੀ। ਫਿਰ ਆਪ ਜੀ ਦੇ ਗਲ ਦੇ ਵਿੱਚ ਜਿਹੜੀ ਮੋਤੀਆਂ ਦੀ ਮਾਲਾ ਹੈ ਉਹ ਪਾਈ ਹੋਈ ਬਹੁਤ ਬਣਠਣ ਰਹੀ ਹੈ। ਸ਼ਰਮ ਸਿਆਨਨ ਸਿਆਮ ਭਲੀ ਉਪਮਾਹੀ। ਹਾਂ, ਸੰਸਰ ਆਨਨ ਸਿਆਮ ਭਲੀ ਉਪਮਾਹੀ। ਉਹ ਸੰਸਰ ਆਨਨ, ਸੰਸਰ ਨਾ ਦਾੜੇ ਦਾ, ਆਨੰਦ ਨਾ ਮੁੱਖ ਦਾ ਹੁੰਦਾ ਹੈ, ਤੇ ਮੁੱਖ ਦੇ ਉੱਪਰ ਜਿਹੜਾ ਕਾਲਾ ਦਾੜਾ ਹੈ ਉਹਦੀ ਬੜੀ ਚੰਗੀ ਉਪਮਾ ਹੈ। ਹਿਤ ਸੋ ਤਮ ਸੋਮ ਕੇ ਪਾਸ ਬਸਿਓ। ਉਹ ਕੀ ਚੰਗੀ ਉਪਮਾ ਹੈ, ਅੱਗੇ ਦੇ ਕਵੀ ਕਹਿ ਰਿਹਾ ਹਿਤ ਸੋ ਤਮ ਸੋਮ ਕੇ ਪਾਸ ਭਰਿਓ, ਜਿਹੜਾ ਪੂਰਨਮਾਸੀ ਦਾ ਚੰਦਰਮਾ ਉਹਦੇ ਪਾਸ ਜਿਹੜਾ ਹਨੇਰਾ ਹੈ ਬੜੇ ਪ੍ਰੇਮ ਨਾਲ ਆਵਸੇ, ਹਿੱਤ ਨਾਲ ਆਵਸੇ। ਭਾਵ ਗੁਰੂ ਮਹਾਰਾਜ ਦਾ ਜਿਹੜਾ ਮੁੱਖ ਹੈ ਉਹ ਤਾਂ ਪੂਰਨਮਾਸੀ ਦੇ ਚੰਦਰਮਾ ਵਰਗਾ ਹੈ, ਜਿਹੜਾ ਕਾਲਾ ਦਾੜਾ ਹੈ ਉਹ ਇਉਂ ਹੈ ਜਿਵੇਂ ਚੰਦਰਮਾ ਦੇ ਕੋਲ ਹਨੇਰਾ ਆਵਸਿਆ ਹੋਵੇ। ਇਹ ਚੰਗੀ ਉਪਮਾ ਮਹਾਰਾਜਾ ਕਾਲੇ ਦਾੜੇ ਦੀ ਵੀ ਚੰਦਰਮਾ ਵਰਗੇ ਮੁੱਖ ਦੇ ਕੋਲ ਹਨੇਰਾ ਹੀ ਆ ਵਸਿਆ ਪ੍ਰਤੀਤ ਹੋ ਰਿਹਾ ਹੈ। ਮੁਖ ਪੰਕਜ ਪੈ ਮਦ ਪੁੰਜ ਸੁਹਾਹੀ। ਅਥਵਾ ਹੋਰ ਮਹਿਮਾ ਕਰ ਰਹੇ ਉਪਮਾ ਕਰ ਵੀ ਜਿਹੜਾ ਕੌਲ ਵਰਗਾ ਮੁੱਖ ਹੈ ਉਹਦੇ ਤੇ ਕਹਿੰਦੇ ਜਿਹੜਾ ਇਰਦ ਗਿਰਦ ਦਾੜਾ ਹੈ ਉਹ ਇਉਂ ਹੈ ਜਿਵੇਂ ਕਵਲ ਦੇ ਉੱਪਰ ਕਹਿੰਦੇ ਬਹੁਤੇ ਪੁੰਜ ਜਿਹੜੇ ਭੋਰੇ ਆ ਕੇ ਸੋਭਨੀਕ ਹੋ ਰਹੇ ਹਨ, ਉਹ ਕਾਲੇ ਰੰਗ ਦੇ ਹੁੰਦੇ ਭੋੜੇ, ਕਾਲਾ ਦਾਲਾ ਮਾਨੋ ਭੋਰੇ ਹੈ, ਤੇ ਗੁਰੂ ਮਹਾਰਾਜ ਦਾ ਮੁੱਖ ਕਵਲ ਦੇ ਫੁੱਲ ਵੰਖੜੇ ਹੈ। ਕਵਲ ਵਰਗੇ ਫੁੱਲ ਮੁੱਖ ਤੇ ਕਾਲਾ ਦਾੜਾ ਮਾਨੋ ਬਹੁਤੇ ਭੋਰੇ ਹੀ ਸਭ ਨੀਕ ਹੋ ਰਹੇ ਹੈ, ਸਜ ਰਹੇ ਹਨ। ਆਪ ਆਨ ਕੀ ਆਸ ਨਿਰਾਸ ਪਈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਐਸੇ ਸੋਹਣੇ ਸਰੂਪ ਦੇ, ਐਸੇ ਸੋਹਣੇ ਮੁੱਖ ਦੇ ਦਰਸ਼ਨ ਕਰਕੇ ਹੁਣ ਹੋਰਨਾਂ ਦੇ ਦਰਸ਼ਨ ਕਰਨ ਦੀ ਜਿਹੜੀ ਆਸਾ ਸੀ ਉਹ ਨਿਰਾਸ਼ ਹੋ ਗਈ, ਹੋਰ ਕਿਸੇ ਦਰਸ਼ਨ ਕਰਨ ਦੀ ਆਸਾ ਨਹੀਂ ਰਹੀ। ਮੈਂ ਕਵੀ ਨੂੰ ਕਲਗੀ ਧਰ ਬਾਸ ਕੀਓ ਮਨ ਮਾਹੀ। ਕਿਉਂਕਿ ਗੁਰੂ ਕਲਗੀ ਧਰ ਜੀ ਦੇ ਸਰੂਪ ਨੇ ਸਾਡੇ ਮਨ ਦੇ ਵਿੱਚ ਨਿਵਾਸ ਕਰ ਲਿਆ, ਮਨ ਵਿੱਚ ਐਸਾ ਸੁੰਦਰ ਸਰੂਪ ਗੁਰੂ ਕਲਗੀ ਧਰ ਜੀ ਦਾ ਵਸ ਗਿਆ, ਹੁਣ ਮਨ ਵਿੱਚ ਹੋਰ ਕਿਸੇ ਦਰਸ਼ਨ ਕਰਨ ਦੀ ਆਸਾ ਨਹੀਂ ਰਹੀ ਹੈ, ਨਿਰਾਸਾ ਤੋਂ ਰਹਿਤ ਹੋ ਗਏ ਹਾਂ। ਭੂਲ ਜੋ ਚੂਕ ਪਈ ਹਮ ਤੇ। ਫਿਰ ਹੁਣ ਬੇਨਤੀ ਕਰਦੇ ਆ ਕਵੀ ਸੰਤੋਖ ਸਿੰਘ ਜੀ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜੋ ਸਾਡੇ ਪੁਲਸੋਂ ਕੋਈ ਭੁੱਲ ਹੋ ਗਈ ਹੈ ਤੇ ਚੂਕੀ ਜਿਹੜੀ ਉਕਾਈ ਹੋ ਗਈ, ਗਲਤੀ ਹੋ ਗਈ ਹੈ, ਜਿਹੜਾ ਵੱਡਾ ਕੋਈ ਗੁਨਾਹ ਹੋ ਗਿਆ ਹੋਵੇ ਉਹਨੂੰ ਅਸੀਂ ਭੁੱਲ ਕਹਿ ਦਿੰਦੇ ਹਾਂ, ਜਿਹੜੀ ਕੋਈ ਛੋਟਾ ਜਿਹੀ ਕੋਈ ਗਲਤੀ ਹੋਈ ਹੁਣ ਉਕਾਈ ਕਹਿ ਦਿੰਦੇ, ਉਹਨੂੰ ਚੁੱਕ ਕਹਿ ਦਿੰਦੇ ਹਾਂ। ਬਹੁਤ ਵੱਡੀਆਂ ਭੁੱਲਾਂ ਜਿਹੜੀਆਂ ਹੋਈਆਂ ਉਹ ਵੀ, ਤੇ ਚੁੱਕ ਜਿਹੜੀਆਂ ਛੋਟੀਆਂ ਮੋਟੀਆਂ ਗਲਤੀਆਂ ਹੋਈਆਂ ਉਹ ਵੀ। ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ, ਭੁੱਲ ਜੋ ਚੁੱਕ ਪਈ ਹਮ ਤੇ ਗੁਰ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਪਾਸੋਂ ਜਿਹੜੀਆਂ ਜ਼ਿੰਦਗੀ ਵਿੱਚ ਵੱਡੀਆਂ ਵੱਡੀਆਂ ਭੁੱਲਾਂ ਛੋਟੀਆਂ ਮੋਟੀਆਂ ਗਲਤੀਆਂ ਹੋਈਆਂ, ਮੈਂ ਮਹਾਰਾਜ ਆਪ ਜੀ ਦਾ ਜਿਹੜਾ ਦਾਸ ਕਵੀ ਹੈ ਉਹ ਸਾਰੀਆਂ ਹੀ ਮਹਾਰਾਜ ਹੱਥ ਜੋੜ ਕੇ ਬਖਸ਼ਾਉਣਾ ਹਾਂ ਵੀ ਭੁੱਲਾਂ ਗਲਤੀਆਂ ਮੇਰੀਆਂ ਸਾਰੀਆਂ ਮਾਫ਼ ਕਰ ਦੇਵੋ ਜੀ। ਲਾਜ ਰੱਖੋ ਨਿਜ ਨਾਮ ਕੀ, ਕਿਉਂਕਿ ਮਹਾਰਾਜ ਆਪਣੇ ਨਾਮ ਦੀ ਜਿਹੜੀ ਲੱਜਿਆ ਰੱਖ ਲਓ ਜੀ। ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ, ਸੰਸਾਰ ਦੇ ਵਿੱਚ ਮੈਂ ਤੁਹਾਡਾ ਜਿਹੜਾ ਸਿੱਖ ਕਹਾ ਰਿਹਾ। ਦੁਨੀਆਂ ਦੇ ਲੋਕ ਕਹਿੰਦੇ ਆ ਵੀ ਇਹ ਜਿਹੜਾ ਕਵੀ ਸੰਤੋਖ ਸਿੰਘ ਹੈ ਇਹ ਖੰਡੇ ਬਾਟੇ ਦਾ ਅਮਰ ਛੱਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਸਜਿਆ ਹੈ। ਇਸ ਕਰਕੇ ਮਹਾਰਾਜ ਤੁਸੀਂ ਆਪਣੇ ਨਾਮ ਦੀ ਲੱਜਿਆ ਰੱਖੋ, ਮੈਂ ਤੁਹਾਡਾ ਸਿੰਘ ਸਿੱਖ ਕਹਾ ਰਿਹਾ ਸੰਸਾਰ ਦੇ ਵਿੱਚ। ਤੂੰ ਬਖਸ਼ੰਦ ਸਦਾ ਸੁਖਦਾਇਕ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਵੱਡੀਆਂ ਵੱਡੀਆਂ ਭੁੱਲਾਂ ਚੁਕਾਈਆਂ ਨੂੰ ਬਖਸ਼ਣ ਵਾਲਾ ਹੈ ਤੇ ਸਦਾ ਸੁਖ ਦੇਣ ਵਾਲਾ ਦਾਤਾ ਹੈ। ਮੋਹ ਮਨ ਨਾ ਹੈ ਵਿਖੈ ਛੁਟਕਾਵ, ਮੇਰੇ ਮਨ ਦੇ ਵਿੱਚੋਂ ਜਿਹੜੇ ਵਿਸ਼ੇ ਵਿਕਾਰ ਹੈ ਉਹ ਮਹਾਰਾਜ ਛੁੱਟਦੇ ਨਹੀਂ, ਉਹ ਖਹਿੜਾ ਨਹੀਂ ਛੱਡਦੇ। ਮਨ ਵਿਕਾਰਾਂ ਵਿੱਚ ਭਰਿਆ ਪਿਆ, ਵਿਕਾਰਾਂ ਦੇ ਫਰਨੇ ਕਰੀ ਜਾ ਰਿਹਾ ਹੈ। ਲੋਹ ਤੇ ਹੇਮ ਇਰੰਡ ਤੇ ਚੰਦਨ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਤੁਸੀਂ ਤਾਂ ਮਹਾਨ ਤੋਂ ਮਹਾਨ ਹੋ। ਕਹਿੰਦੇ ਜਿਹੜੇ ਲੋਹੇ ਵਰਗੇ ਨਿਕੰਮੇ ਆ ਉਹਨਾਂ ਤੁਸੀਂ ਸੋਨਾ ਬਣਾ ਦਿੰਦੇ ਹੋ, ਜੇ ਪਾਲਸ ਵੱਟੀ ਉਹ ਲੋਹੇ ਨੂੰ ਛੋਹ ਜਾਵੇ ਤੇ ਉਹ ਸੋਨਾ ਬਣਾ ਦਿੰਦੀ ਹੈ, ਭਾਵੇਂ ਪਾਲਸ ਵੱਟੀ ਤਾਂਬੇ ਨੂੰ ਜਾਂ ਹੋਰ ਜਿਹੜਾ ਕੋਈ ਪਿੱਤਰ ਪੁੱਤਰ ਉਹਦੇ ਨਾਲ ਛੋਹ ਜਾਵੇ ਤਾਂ ਫਿਰ ਬਣਾਉਂਦੀ ਹੈ, ਲੋਹੇ ਨੂੰ ਛਿਣ ਕੇ ਨਹੀਂ। ਪਰ ਤੁਸੀਂ ਤਾਂ ਮਹਾਰਾਜ ਜਿਹੜੇ ਲੋਹੇ ਵਰਗੇ ਹੈ ਪਾਪਾਂ ਦੇ ਜੰਗਾਲ ਨਾਲ ਖਾਧੇ ਪਏ, ਉਹਨਾਂ ਨੂੰ ਮਹਾਰਾਜ ਸੋਨੇ ਵਰਗੇ ਕੀਮਤੀ ਬਣਾ ਦੇਣ, ਮਹਾਨ ਦਿਨ ਜਿਹੜੇ ਅਰੰਡ ਦੇ ਦਰਖਤ ਵਾਂਗੂ ਨਿਕੰਮੇ ਸਰੀਰ ਹੈ ਉਹਨਾਂ ਨੂੰ ਮਹਾਰਾਜ ਤੁਸੀਂ ਬਾਵਨ ਚੰਦਨ ਵਰਗੇ ਬਣਾ ਦੇਣ ਵਾਲੇ ਹੋ। ਭਾਵ ਭਗਤੀ ਦੀ ਕਸ਼ੂਰ ਸਹਿਤ, ਮਨੁੱਖ ਤੇ ਸੁਰ ਤੂੰ ਹੀ ਬਣਾਵੇ, ਇਹ ਗੁਰੂ ਗੋਬਿੰਦ ਸਿੰਘ ਜਿਹੜੇ ਮਨੁੱਖ ਹੈ ਉਹਨਾਂ ਨੂੰ ਤੂੰ ਹੀ ਕਹਿੰਦੇ ਦੇਵਤੇ ਬਣਾ ਦੇਣ ਵਾਲਾ ਹੈ। ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਬਾਰ, ਵੀ ਪਰਮੇਸ਼ਰ ਦੀ ਪ੍ਰਾਪਤੀ ਕਰਵਾਉਣ ਵਾਲੇ ਬਣਾ ਦੇਣਾ ਵੀ ਇਹ ਦੇਰੀ ਨਾ ਲੱਗਣੀ। ਇਸ ਤਰ੍ਹਾਂ ਵੀ ਮਨੁੱਖਾਂ ਤੋਂ ਤੂੰ ਹੀ ਮਾਰਾ ਦੇ ਪਰਮਾਤਮਾ ਦਾ ਸਰੂਪ ਬਣਾ ਦੇਣ ਵਾਲਾ, ਦੇਵੀ ਸੰਪਦਾ ਵਾਲੇ ਗੁਣਾ ਵਾਲੇ ਤੂੰ ਹੀ ਬਣਾ ਦੇਣ ਵਾਲਾ ਹੈ ਮਨੁੱਖ। ਕਵਿਤ ਸੁੰਦਰਤਾ ਸਾਲ ਕਰ ਕਰਬ ਵਿਸਾਲ ਕਰ, ਇਸ ਤਰ੍ਹਾਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਿਮਾ ਦਾ ਮੰਗਲ ਵੀ ਸੁੰਦਰਤਾ ਦਾ ਕਰ ਜਿਹੜੇ ਕਰਕੇ ਆਪ ਜੀ ਦੇ ਹੱਥ ਹੈ, ਕਰ ਦਾ ਅਰਥ ਇੱਥੇ ਬਾਹਾਂ ਲਾਉਣਾ ਪਰ ਕਰਮ ਅਨੁਸਾਰ ਜੋ ਆਪ ਜੀ ਦੀਆਂ ਬਾਹਾਂ ਸੁੰਦਰਤਾ ਦਾ ਘਰ ਹਨ। ਕਰ ਮਤ ਚਾਲ ਕਰਬ ਵਿਸਾਲ ਕਰ, ਜਿਵੇਂ ਕਰਬ ਨੂੰ ਬੱਚਾ ਹੁੰਦਾ ਹੈ ਹਾਥੀ ਦਾ, ਜਿਵੇਂ ਛੋਟਾ ਬੱਚੇ ਦਾ ਕਰ ਕੀ ਇਹ ਸੁੰਡ ਹੋਵੇ, ਜਿਵੇਂ ਹਾਥੀ ਦੇ ਬੱਚੇ ਦੀਆਂ ਸੁੰਡ ਹੁੰਦਾ ਨਾ, ਇਸ ਤਰ੍ਹਾਂ ਆਪ ਜੀ ਦੀਆਂ ਜਿਹੜੀਆਂ ਬਾਹਾਂ ਹਨ ਉਹ ਕਹਿੰਦੇ ਬੜੀ ਸੁੰਦਰਤਾ ਦਾ ਘਰ ਹੈ, ਹਾਥੀ ਦੇ ਬੱਚੇ ਦੇ ਸੁੰਡ ਵਰਗੀਆਂ ਆਪ ਜੀ ਦੀਆਂ ਲੰਮੀਆਂ ਤੇ ਮਜ਼ਬੂਤ ਬਾਹਾਂ ਹਨ। ਕਰ ਮਤ ਚਾਲ ਤਾਰ ਤੁਰਕਨ ਤੋਰੀਆ, ਕਰਨ ਕਰੀ ਦਾ ਹਾਥੀ ਦਾ ਹੈ, ਜਿਵੇਂ ਹਸਤ ਹਾਥੀ ਜਿਹੜਾ ਮਸਤ ਚਾਲ ਚੱਲਦਾ ਉਹ ਹਾਥੀ ਵਾਂਗੂ ਮਸਤ ਚਾਲੇ ਚੱਲਦੇ ਹਾਂ, ਆਪ ਜੀ ਨੇ ਜਿਹੜਾ ਤੁਰਕਾਂ ਰੂਪੀ ਤਰ ਬਿਰਸ਼ ਹੈ ਉਹਨੂੰ ਤੋੜ ਸਕਿਆ। ਭਾਵ ਜਿਹੜੇ ਤੁਰਕ ਜਾਲਮੀ ਸਨ, ਬੜੇ ਕੰਢਿਆਂ ਨਾਲ ਦੁੱਖ ਦੇਣ ਵਾਲੇ ਦਰਖਤ ਸੀ ਤੁਰਕ ਲੋਕ, ਉਹਨਾਂ ਬਿਰਸ਼ਾਂ ਤੁਰਕਾਂ ਨੂੰ ਮਹਾਰਾਜ ਜੀ ਨੇ ਤੋੜ ਭੰਨ ਦਿੱਤਾ, ਉਹ ਨਾਸ਼ ਕਰ ਦਿੱਤੇ। ਖਤਮ ਕਰ ਦਿੱਤੇ ਹਨ। ਹਿੰਦ ਆਵ ਲੰਬ ਤਾਰ ਭਾਵ ਨਿਦ ਅੰਬ ਸਭ, ਜਿਹੜੇ ਹਿੰਦ ਵਾਸੀ ਲੋਕ ਆਪ ਜੀ ਦੇ ਅਵਲੰਬ ਕੇ ਸਹਾਰੇ ਹੋ ਗਏ, ਆਪ ਦੇ ਆਸਰੇ ਵਿੱਚ ਆ ਗਏ, ਭਾਵ ਜਿਹਨਾਂ ਹਿੰਦੂਆਂ ਨੇ ਹਿੰਦ ਵਾਸੀਆਂ ਨੇ ਆ ਕੇ ਆਸਰਾ ਲੈ ਲਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਜਹਾਜ਼ੇ ਚੜ੍ਹ ਗਏ, ਤਾਰੇ ਭਾਵ ਨਿੰਦ ਸਾਹਿਬ ਉਹਨਾਂ ਨੂੰ ਭਾਵਨਾ ਸੰਸਾਰ ਦਾ ਨਿਧ ਨਾ ਸਮੁੰਦਰ ਦਾ ਹੈ, ਜਿਹੜਾ ਸੰਸਾਰ ਸਮੁੰਦਰ ਦਾ ਪਾਣੀ ਹੈ ਉਹ ਕੀ ਬਿਪਤਾ ਮੁਸੀਬਤ ਰੂਪ, ਸੰਸਾਰ ਸਮੁੰਦਰ ਦੇ ਬਿਪਤਾ ਦੁੱਖਾਂ ਰੂਪੀ ਪਾਣੀ ਤੋਂ ਉਹ ਸਾਰਿਆਂ ਨੂੰ ਤਾਰ ਦਿੱਤਾ, ਦੁੱਖਾਂ ਤੋਂ ਪਾਰ ਲੰਘਾ ਦਿੱਤਾ, ਮੁਸੀਬਤਾਂ ਤੋਂ ਪਾਰ ਕਰ ਦਿੱਤਾ ਹੈ। ਦੁਸ਼ਟਨ ਦੰਡ ਹਰ ਰੂਪ ਗੁਰ ਮੋਰੀਆ, ਮਹਾਰਾਜ ਦੁਸ਼ਟਾਂ ਨੂੰ ਤੁਸੀਂ ਦੰਡ ਦੇਣ ਵਾਲੇ ਹੋ ਤੇ ਮੇਰੇ ਗੁਰੂ ਹੋ, ਹਰੀ ਦਾ ਰੂਪ ਵਾਹਿਗੁਰੂ ਦਾ ਰੂਪ ਹੋ ਜੀ। ਕਿੰਕਰ ਉਤਾਰ ਪਾਰ ਦੀਜੀਏ ਦਿਦਾਰ ਨਿਜ, ਮਹਾਰਾਜ ਮੈਂ ਤੁਹਾਡਾ ਜਿਹੜਾ ਦਾਸ ਹੈ ਮੈਨੂੰ ਮਹਾਰਾਜ ਪਾਰ ਉਤਾਰ ਦਈਏ, ਪਾਰ ਲੰਘਾ ਦਈਏ, ਇਹ ਜਿਹੜਾ ਸੰਸਾਰ ਸਮੁੰਦਰ ਦੇ ਵਿੱਚ ਦੁੱਖਾਂ ਰੂਪੀ ਪਾਣੀ, ਬਿਪਤਾ ਰੂਪੀ ਮੁਸੀਬਤ ਰੂਪ ਪਾਣੀ ਹੈ, ਤੇ ਮੈਨੂੰ ਆਪਣੇ ਮਹਾਰਾਜ ਖੁੱਲੇ ਦਰਸ਼ਨ ਦਾਰ ਵੀ ਬਖਸ਼ ਦਈਏ। ਲਾਗੀ ਤੇਰੇ ਨਾਮ ਤਾਰ ਛੋਰੀ ਆਸ ਹੋਰੀਆ, ਮਹਾਰਾਜ ਹੁਣ ਜਿਹੜੀ ਤੁਹਾਡੇ ਨਾਮ ਦੇ ਵਿੱਚ ਹੀ ਮੇਰੀ ਤਾਰ ਕੀ ਜਿਹੜੀ ਬਿਰਤੀ ਹੈ ਲੈਵੈ ਉਹ ਲੱਗ ਰਹੀ ਹੈ, ਹੋਰਨਾਂ ਦੀ ਆਸਾ ਮੈਂ ਕਵੀ ਨੇ ਹੁਣ ਛੱਡ ਦਿੱਤੀ ਹੋਈ ਹੈ। ਪਰਿਓ ਦਰਬਾਰ ਸਭੈ ਥਾਵ ਨਿਰਧਾਰ ਕਰ, ਹੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਰੇ ਥਾਵਾਂ ਦੇ ਚੰਗੀ ਤਰ੍ਹਾਂ ਨਿਰਣੇ ਕਰ ਕਰਕੇ ਹੁਣ ਮੈਂ ਤੁਹਾਡੇ ਦਰਬਾਰ ਵਿੱਚ ਆ ਕੇ ਢਹਿ ਪਿਆ ਹਾਂ, ਡਿੱਗ ਪਿਆ ਹਾਂ। ਮੋਖ ਕੇ ਉਦਾਰ ਤੁਮ ਨਮੋ ਕਰ ਜੋਰੀਆ, ਤੁਸੀਂ ਮਾਰਾ ਮੁਕਤੀ ਦੇਣ ਵਿੱਚ ਬੜੇ ਉਦਾਰ ਹੋ, ਸਖੀ ਦਾਤੇ ਹੋ, ਨਮੋ ਕਰ ਜੋਰੀਆ, ਮੈਂ ਮਾਰਾ ਹੱਥ ਜੋੜ ਕੇ ਕਵੀ ਤੁਹਾਨੂੰ ਨਮਸਕਾਰ ਕਰਦਾ ਹਾਂ। ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜ਼ਿਆਦਾ ਮਹਿਮਾ ਦੇ ਮੰਗਲ ਕੀਤੇ ਹੈ। ਬਾਕੀ ਪਹਿਲਿਆਂ ਜਾਮਿਆਂ ਦੇ ਦੋਹਰਾ ਜਾਂ ਇੱਕ ਸੋਈਆ ਜਾਂ ਕਵਿਤ ਛੰਦ ਹਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਆਪ ਜੀ ਨੇ ਇਹਨਾਂ ਮੰਗਲਾਂ ਵਿੱਚ ਇਹਨਾਂ ਛੰਦਾਂ ਵਿੱਚ ਜ਼ਿਆਦਾ ਕੀਤੀ ਹੈ, ਕਿਉਂਕਿ ਆਪ ਗੁਰੂ ਕਲਗੀਧਰ ਜੀ ਦੇ ਤਿਆਰ ਪ੍ਰਤਿਆਰ ਸਿੰਘ ਸਨ, ਖਾਲਸੇ ਪੰਥ ਵਿੱਚੋਂ ਸਨ, ਜਿਸ ਕਰਕੇ ਆਪ ਜੀ ਨੇ ਅਥਾਹ ਸ਼ਰਧਾ ਜਣਾਉਂਦਿਆਂ ਹੋਇਆਂ ਆਪਣੀ ਇਸ਼ਟਾਪਤੀ ਜਣਾਉਂਦਿਆਂ ਹੋਇਆਂ ਇਹ ਮੰਗਲ ਕੀਤੇ ਨੇ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਨੇ ਜਿਨ੍ਹਾਂ ਪਾਸੋਂ ਆਪ ਜੀ ਨੇ ਇਹ ਗੁਰਮਤਿ ਵੀ ਵਿਦਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਭਾਈ ਸੰਤ ਸਿੰਘ ਜੀ ਦੇ ਪਾਸੋਂ ਪੜ੍ਹੀ ਸੀ, ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਜੀ ਗ੍ਰੰਥੀ ਸਾਹਿਬਾਨ ਸਨ, ਚੰਗੀ ਕਰਨੀ ਕਮਾਈ ਵਾਲੇ ਸਨ, ਉਹਨਾਂ ਦੀ ਵੀ ਮਹਿਮਾ ਦਾ ਮੰਗਲ ਕਵੀ ਜੀ ਨੇ ਕੀਤਾ। ਜਿਸ ਤਰ੍ਹਾਂ ਉਹਨਾਂ ਦੇ ਮਨ ਦੀ ਬਿਰਤੀ ਸੀ ਉਹਦਾ ਵੀ ਨਿਰਣਾ ਕੀਤਾ, ਕਿਹੋ ਜਿਹਾ ਉਹ ਸੰਤ ਸਿੰਘ ਮੇਰੇ ਵਿਦਿਆ ਦਾਤੇ ਦਾ ਸੁਭਾਅ ਸੀ, ਕਿਹੋ ਜਿਹਾ ਧੀਰਜਧਾਰੀ ਸੀ, ਕਿਹੋ ਜਿਹੇ ਆਪਣੇ ਧਰਮ ਵਿੱਚ ਪੱਕੇ ਸਨ, ਇਸ ਤਰ੍ਹਾਂ ਜਿਨ੍ਹਾਂ ਦਾ ਛੋਟੀ ਉਮਰ ਤੋਂ ਕਿਸ ਪਾਸੇ ਜ਼ਿਆਦਾ ਧਿਆਨ ਸੀ, ਬਾਲਕ ਉਮਰਾਂ ਵਿੱਚੋਂ ਲੈ ਕੇ ਜ਼ਿਆਦਾ ਕੰਮ ਕਿਹੜਾ ਕਰਦੇ ਰਹੇ ਹੈ, ਅਤੇ ਇਸ ਤਰ੍ਹਾਂ ਉਹ ਭਾਈ ਸੰਤ ਸਿੰਘ ਆਪਣੇ ਵਿਦਿਆ ਦਾਤੇ ਦੀ ਮਹਿਮਾ ਦਾ ਇੱਕ ਕਵਿਤ ਛੰਦ ਆਪ ਜੀ ਨੇ ਰਚਿਆ, ਉਹ ਵੀ ਨਾਲ ਹੀ ਦਿੱਤਾ ਹੋਇਆ। ਉਸ ਤੋਂ ਅੱਗੇ ਫਿਰ ਜੋ ਅੰਮ੍ਰਿਤ ਛਕ ਕੇ ਆਪ ਜੀ ਨੂੰ ਗੁਰਮੰਤਰ ਪ੍ਰਾਪਤ ਹੋਇਆ, ਵਾਹਿਗੁਰੂ ਨਾਮ ਪ੍ਰਾਪਤ ਹੋਇਆ, ਅਤੇ ਉਸ ਵਾਹਿਗੁਰੂ ਨਾਮ ਜੀ ਦੀ ਆਪ ਜੀ ਨੇ ਬੇਅੰਤ ਬੇਅੰਤ ਮਹਿਮਾ ਕੀਤੀ ਹੈ। ਇਹ ਸਾਰਾ ਕੁਛ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪ੍ਰਾਰੰਭ ਕਰ ਲਵਾਂਗੇ, ਕਿਉਂਕਿ ਜਿਹੜੇ ਮੰਗਲ ਇਹ ਕੁਛ ਐਸੇ ਹੀ ਜਿਹੜੇ ਇਹਦੇ ਵਿੱਚ ਲਫਜ਼ ਆ ਜਾਂਦੇ ਹੈ, ਜਿਸ ਕਰਕੇ ਉਹ ਪੜ੍ਹਨੇ ਸੁਣਨੇ ਵਿਚਾਰਨੇ ਇਉਂ ਵੀ ਝੜਦੇ ਕੇ ਨਹੀਂ ਇਹਨਾਂ ਨੂੰ ਕੋਈ ਕਰ ਲੈਂਦਾ ਹੈ। ਸੋ ਜਿੰਨੀ ਕੁ ਸਮਝ ਪਈ ਆਪਾਂ ਥੋੜ੍ਹੇ ਬਹੁਤੇ ਵਿਚਾਰ ਕਰਕੇ ਲਾਹਾ ਲਿਆ ਹੈ। ਅਗਲੇ ਜਿਹੜੇ ਕੋਈ ਮੰਗਲ ਹਨ ਜਾਂ ਵਾਹਿਗੁਰੂ ਗੁਰਮੰਤਰ ਦੀ ਆਪ ਜੀ ਨੇ ਮਹਿਮਾ ਕੀਤੀ, ਜਪਣ ਲਈ ਪ੍ਰੇਰਨਾ ਕੀਤੀ। ਜਿਹੜਾ ਨਹੀਂ ਜਪਦੇ ਹਨ ਉਹਨਾਂ ਨੂੰ ਕੀ ਘਾਟਾ ਪੈਂਦਾ ਹੈ? ਜਿਹੜਾ ਵਾਹਿਗੁਰੂ ਨਾਮ ਹੈ ਬਾਕੀ ਨਾਵਾਂ ਨਾਲੋਂ ਕਿਵੇਂ ਮਹਾਨ ਹੈ, ਇਹ ਸਾਰਾ ਕੁਛ ਕਵੀ ਜੀ ਨੇ ਬਾਕੀ ਇਹ ਜਿਹੜਾ ਵਾਹਿਗੁਰੂ ਨਾਮ ਕਿਵੇਂ ਇਹ ਬਣਿਆ, ਕਿਹੜੇ ਅੱਖਰ ਤੋਂ ਕਿਹੜੇ ਨਾਮ ਤੋਂ ਇਹ ਵਾਹ ਆਇਆ, ਵਾਹ ਵਾਹ ਅੱਖਰ ਆਇਆ, ਕਿਹੜੇ ਨਾਮ ਤੋਂ ਹਾ ਹਾ ਅੱਖਰ ਆਇਆ, ਕਿਹੜੇ ਅੱਖਰ ਤੋਂ ਗੱਗਾ ਆਇਆ, ਕਿਹੜੇ ਅੱਖਰ ਤੋਂ ਰਾਰਾ ਅੱਖਰ ਆਇਆ, ਵੀ ਇਹ ਚਾਰ ਅੱਖਰ ਹਨ ਚੌਹਾਂ ਦਾ ਇਹ ਗੁਰਮੰਤਰ ਬਣਿਆ, ਵਾਹਿਗੁਰੂ ਨਾਮ ਬਣਿਆ। ਇਹ ਸਾਰੀ ਜਿਹੜੀ ਹੋਂਦ ਹੈ ਜਿੱਥੋਂ ਇਹ ਉਪਜੇ ਹੈ, ਹੋਂਦ ਵਿੱਚ ਆਇਆ ਪ੍ਰਗਟ ਹੋਇਆ ਹੈ, ਉਹਦੇ ਬਣਾਉਣ ਵਿੱਚ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਇੱਕ ਅੱਖਰ ਦੀ ਸਾਧਨਾ ਕੀਤੀ, ਇਹਨਾਂ ਨੂੰ ਜਪ ਜਪ ਕੇ ਸਿੱਧ ਕੀਤਾ, ਉਹ ਸਾਰਾ ਕਵੀ ਸੰਤੋਖ ਸਿੰਘ ਜੀ ਇਹਦੇ ਵਿੱਚ ਵਰਣਨ ਕਰਨਗੇ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣਾਂਗੇ ਜੀ। ਕਿੰਕਰ ਉਤਾਰ ਪਾਰ ਦੀਜੀਏ ਦਿਦਾਰ ਨਿਜ, ਲਾਗੀ ਤੇਰੇ ਨਾਮ ਤਾਰ, ਛੋਰੀ ਆਸ ਹੋਰੀਆ, ਪਰਿਓ ਦਰਬਾਰ ਸਭੈ ਥਾਵ ਨਿਰ ਧਾਰ ਕਰ, ਮੋਖ ਕੇ ਉਦਾਰ ਤੁਮ ਨਮੋ ਕਾਰ ਜੋਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਹੈ ਪਰ ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰ ਉਤਾਰਨ ਹਾਰ, ਤੂੰ ਠਾਕੁਰ ਤਮ ਅਰਦਾਸ, ਜਿਓ ਪਿੰਡ ਸਭ ਤੇਰੀ ਰਾਹ ਸਮਾ